ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦਵੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਜ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਇਕ ਅੰਕਾਰਾ ਸਤਿਗੁਰੂ ਤੇ ਪ੍ਰਸਾਦ ਸੱਚ ਹੋਇ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸ਼ਨ ਸੋਇ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸ਼ਨ ਸੋਇ ਵਾਹਿਗੁਰੂ ਸਾਹਿਬ ਜੀਓ ਸਵੈਯਾ ਨੰਦੀ ਸੋ ਬ੍ਰਿਖਬ ਚੜੇ ਸਿਵ ਜੂ ਤਨ ਉਜਲ ਇੰਦਰ ਸ਼ਸ਼ਾਂਕ ਸੁਹਾਏ ਬਿਆਲ ਕਰਾਲ ਅਲੰਕ੍ਰਿਤ ਹੈ ਹਰ ਖਾਲ ਵਿਸਾਲ ਸਿਕੰਦਨ ਪਾਏ ਗੰਗ ਤਰੰਗ ਅਮੰਕਨ ਭੰਗ ਜਟਾ ਮਹਿ ਪਾਰਵਤੀ ਅੰਗ ਲਾਏ ਸੂਲ ਧਰੇ ਕਰ ਮੁੰਡ ਪਰੇ ਗਰ ਪ੍ਰੇਮ ਕਰੇ ਉਰ ਸੋ ਚੱਲ ਆਏ ਨੰਦੀ ਸੋ ਬ੍ਰਿਖਬ ਚੜੇ ਸਿਵ ਜੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਨਮਾਨਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਸਤਿਗੁਰੂ ਜੀ ਅਪਾਰੀ ਅਪਾਰ ਬਖਸ਼ਿਸ਼ ਰਹਿਣ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਹੀ ਗੁਰੂ ਮਹਾਰਾਜ ਦੀ ਹਜ਼ੂਰੀ ਵਿਖੇ ਮਹਾਨ ਸੁੰਦਰ ਦੀ ਜਾਨ ਸਜ ਰਹੇ ਹੈ ਪ੍ਰਕਾਸ਼ ਸੇਵਾ ਦੇ ਨਾਲ ਹੀ ਗੁਰਬਾਣੀ ਦਾ ਪਾਠ ਜਾਪ ਅਤੇ ਕੋਈ ਸਮਾਂ ਆਸਾ ਦੀ ਵਾਰ ਦਾ ਸਿੰਘ ਜੀ ਦੇ ਨਿਯਮਾਂ ਵਿੱਚ ਕੀਰਤਨ ਹੋਇਆ ਹੈ ਜਿਹਨਾਂ ਸਤਿਗੁਰਾਂ ਦੀ ਬਾਣੀ ਦਾ ਪਾਠ ਹੋਇਆ ਹੈ ਉਸੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਜੋ ਪਵਿੱਤਰ ਭਾਈ ਬਾਲਾ ਜੀ ਨੇ ਜਨਮ ਸਾਖੀ ਲਿਖੀ ਹੈ ਉਸੇ ਦਾ ਉਤਾਰਾ ਕਵੀ ਸੰਤੋਖ ਸਿੰਘ ਜੀ ਨੇ ਕਾਵਿ ਦੇ ਨਿਯਮਾਂ ਵਿੱਚ ਲਿਆ ਕੇ ਸੋਹਣਾ ਛੰਦਾਬੰਦੀ ਵਿੱਚ ਕੀਤਾ ਹੈ ਉਹ ਨਾਨਕ ਪ੍ਰਕਾਸ਼ ਨਾਮ ਦਾ ਪੁਸਤਕ ਆਪਾਂ ਕੁਝ ਸਮੇਂ ਤੋਂ ਪੜ੍ਹਨਾ ਸੁਣਨਾ ਸ਼ੁਰੂ ਕੀਤਾ ਹੋਇਆ ਹੈ ਲੜੀਵਾਰ ਰੂਪ ਵਿੱਚ ਉਸ ਵਿੱਚੋਂ ਪ੍ਰਸੰਗ ਆਪਾਂ ਕੀਰਤਨ ਤੋਂ ਬਾਅਦ ਸ਼ਰਵਣ ਕਰਦੇ ਹਾਂ ਕੱਲ੍ਹ ਦੇ ਦੀਵਾਨ ਵਿੱਚ ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਸਾਰੀ ਤਿਆਰੀ ਕਰਕੇ ਭਾਈ ਸਧਾਰਨ ਗੁਰਸਿੱਖ ਹਜ਼ੂਰੀ ਵਿੱਚ ਆ ਪਹੁੰਚੇ ਸੀ ਬੇਨਤੀ ਕਰ ਦਿੱਤੀ ਸੀ ਕਿ ਮਹਾਰਾਜ ਕਸਤੂਰੀ ਚੰਦਨ ਕਪੂਰ ਆਦਿਕ ਫੁਲਾਵਾਦ ਕੰਡੀਆਂ ਕਸਾ ਕੇ ਰਗੜ ਕੇ ਉਹ ਧਰਮਸ਼ਾਲਾ ਵਿਖੇ ਹਰ ਪਾਸੇ ਹੀ ਉਹਦਾ ਛਿੜਕਾਅ ਵੀ ਕਰ ਦਿੱਤਾ ਹੈ ਅਤੇ ਬਾਹਰ ਵਿਹੜੇ ਵਿੱਚ ਵੀ ਲੇਪਣ ਪੋਚਣ ਕਰ ਦਿੱਤਾ ਹੈ। ਜੇ ਕੋਈ ਨਿਉਣਤਾਈ ਹੈ, ਕੋਈ ਘਾਟ ਹੈ, ਆ ਮਾਰਾ ਉੱਥੇ ਜਾ ਕੇ ਦੇਖ ਰੇਖ ਕਰ ਲਓ। ਇਸ ਤਰ੍ਹਾਂ ਕਹਿੰਦਿਆਂ ਹੋਇਆ ਬਰਾਗ ਵਿੱਚ ਆਉਣ ਕਰਕੇ ਵੀ ਗੁਰੂ ਮਹਾਰਾਜ ਹੁਣ ਸਾਥੋਂ ਸਦਾ ਲਈ ਅਲੋਪ ਹੋ ਜਾਣਗੇ। ਔਖਾਂ ਵਿੱਚ ਸਹਿਜੇ ਅਥਰੂ ਜੇ ਕਹਿਣ ਲੱਗ ਪਏ। ਇਸ ਨੂੰ ਦੇਖ ਕੇ ਬਾਕੀ ਗੁਰਸਿੱਖਾਂ ਨੇ ਵੀ ਸੁਣ ਕੇ ਵਿਰਾਗ ਕਰਨਾ ਸ਼ੁਰੂ ਕਰ ਦਿੱਤਾ ਹੈ ਵੀ ਅਮੋਲਕ ਦਰਸ਼ਨ ਹੁਣ ਸਾਨੂੰ ਕਿਵੇਂ ਹੋਇਆ ਕਰਨਗੇ, ਜੋ ਇਹ ਬਚਨ ਬਲਾਸ ਸਤਿਗੁਰੂ ਦੇ ਉਪਦੇਸ਼ ਵੀ ਕਿਵੇਂ ਅਸੀਂ ਸੁਣਿਆ ਕਰਾਂਗੇ। ਜਿਹਨਾਂ ਚਰਨਾਂ ਵਿੱਚ ਆ ਕੇ ਅਸੀਂ ਸੀਸ ਝੁਕਾਉਂਦੇ ਸੀ, ਆਪਣੇ ਦੁੱਖੇ ਨੇ ਸੁਣਾਉਂਦੇ ਸੀ, ਉਹ ਆਪਣੇ ਅੰਦਰਲੇ ਦੁੱਖ ਅਸੀਂ ਕੋਲੇ ਕੋਲ ਫਰੋਲ ਫੁਲ ਕੇ ਦੱਸਿਆ ਕਰਾਂਗੇ। ਇਸ ਤਰ੍ਹਾਂ ਉਹ ਮਨ ਅੰਦਰ ਵੀ ਹੁਣ ਗੁਰੂ ਮਹਾਰਾਜ ਤੋਂ ਸਾਡਾ ਵਿਛੋੜਾ ਹੋ ਜਾਣਾ ਹੈ, ਸਾਨੂੰ ਦਰਸ਼ਨ ਨਹੀਂ ਹੋ ਸਕਣੇ। ਸਾਰੇ ਉਹ ਪੈਰੋ ਵੈ ਗੁਣਸਾਰ ਸਵਾਲੇ ਕੁੰਬਰਾ ਨਾ ਮੋਇਆ ਨਾਲੇ ਨਾਨਕ ਜੁਗ ਜੁਗ ਜਾਣ ਸਜਾਣਾ ਰੋਵੈ ਸੱਚ ਸੰਭਾਲੇ। ਸੱਚ ਨੂੰ ਸੰਭਾਲ ਕੇ ਫਿਰ ਕੋਈ ਵੈਰਾਗ ਕਰੇ, ਉਹ ਐਸਾ ਜਿਹੜਾ ਹੈ ਵਿਰਾਗ ਵਿੱਚ ਐਸਾ ਕਰਨਾ ਯਥਾਰਥ ਹੈ, ਉਹ ਅੰਦਰ ਅੰਤਹ ਕਰਨ ਨੂੰ ਧੋਂਦਾ ਹੈ, ਸ਼ੁੱਧ ਕਰਦਾ ਹੈ। ਵਿਰਾਗਮਾਨ ਪੁਰਸ਼ ਵੀ ਜਦੋਂ ਐਸਾ ਕਿਤੇ ਉਹਦੇ ਅੰਦਰ ਬਲਬਲਾ ਉੱਠ ਰਿਹਾ, ਉਸਦੀਆਂ ਵੀ ਸਹਿਜਤਾ ਹਨ ਨਿਕਲਦੀਆਂ, ਸੰਸਾਰੀ ਲੋਕਾਂ ਦਾ ਕੋਈ ਬਹੁਤ ਪਿਆਰ ਵਿੱਚ ਤਾਹਾਂ ਨਿਕਲਦੀਆਂ, ਉਹ ਗੁਰੂ ਪਿਆਰ ਦੇ ਵਿੱਚ ਲੀਨ ਹੋਏ ਹੋਏ ਅਥਰੂ ਕੇਰਦੇ ਨੇ। ਉਹਦੇ ਵਿੱਚ ਅਤੇ ਇਹਦੇ ਵਿੱਚ ਜਿਵੇਂ ਅਸਮਾਨ ਜਿੰਨਾ ਫਰਕ ਹੈ, ਉਹ ਤਾਂ ਧੰਦਿਆਂ ਨੂੰ ਪਿੱਟਦੇ ਰੋਂਦੇ ਨੇ ਵੀ ਉਹਨਾਂ ਸਾਡਾ ਉਹ ਕਰਦਾ ਸੀ, ਆਹ ਕਰਦਾ ਸੀ, ਹੁਣ ਕੌਣ ਕਰੂਗਾ, ਹੁਣ ਸਾਰਾ ਕੁਛ ਸਾਨੂੰ ਕਰਨਾ ਕਰਾਉਣਾ ਪਊਗਾ, ਇਸ ਕਰਕੇ ਉਹਦੇ ਕੰਮਾਂ ਨੂੰ ਰੋਂਦੇ ਨੇ। ਇਸੇ ਕਰਕੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜਿਹੜੀਆਂ ਕੁੰਬਾਈਆਂ ਸਿਆਪੇ ਜੇ ਕਰਦੀਆਂ ਰੋਂਦੀਆਂ ਧੋਂਦੀਆਂ, ਉਹਨਾਂ ਨੂੰ ਵੀ ਖਰੀਆਂ ਹੀ ਸੁਣਾਈਆਂ, ਤੁਸੀਂ ਰੋਵੋ ਰੋਵਣ ਆਈ ਹੋ ਝੂਠ ਮੁੱਠੀ ਸੰਸਾਰੇ, ਵੀ ਐਵੇਂ ਝੂਠਾ ਮੁੱਠਾ ਹੈ ਤੁਹਾਡਾ ਰੋਣਾ ਪਿੱਟਣਾ ਸੰਸਾਰ ਵਿੱਚ, ਐਵੇਂ ਦਿਖਾਵਾ ਹੈ ਵੀ ਲੋਕ ਕਹਿਣਗੇ ਲੈ ਰੋਈ ਨਹੀਂ ਹੈ, ਇਹਨੂੰ ਅੰਦਰ ਕੋਈ ਦੁੱਖ ਹੀ ਹੈ ਨਹੀਂ, ਐਵੇਂ ਦਿਖਾਵਾ ਕਰਨ ਵੀ ਐਵੇਂ ਝੂਠ ਮੋਟ ਹੈ ਤੁਹਾਡਾ ਰੋਣਾ ਸੋਣਾ ਕੰਮਾਂ ਕਾਰਾਂ ਲਈ। ਇੱਧਰ ਹੁਣ ਜਿਹੜੇ ਗੁਰੂ ਕੇ ਸਿੱਖ ਹੈ ਉਹ ਮਹਾਰਾਜ ਦੇ ਵੀ ਦਰਸ਼ਨ ਕਿਵੇਂ ਹੋਣਗੇ, ਹੁਣ ਉਪਦੇਸ਼ ਕਿਵੇਂ ਸੁਣਾਂਗੇ, ਅਤੇ ਉਹ ਸਾਡਾ ਦਰਸ਼ਨ ਕਰਕੇ ਜਿਹੜਾ ਸਾਨੂੰ ਲਾਭ ਹੋ ਰਿਹਾ ਸੀ ਮਨੁੱਖ ਜਨਮ ਦਾ, ਉਹ ਕਿਵੇਂ ਹੋ ਗਏ, ਉਸ ਨੂੰ ਨਜ਼ਰ ਸਾਹਮਣੇ ਰੱਖ ਕੇ ਅੰਦਰ ਹਿਰਦੇ ਵਿੱਚ ਲਿਆ ਕੇ ਉਹ ਕਰ ਰਹੇ ਨੇ ਵਿਰਾਗ। ਪਰ ਮਹਾਰਾਜ ਨੇ ਵੇਖ ਕੇ ਇਹ ਕਿਹਾ ਵੀ ਇਹ ਸਰੀਰਾਂ ਦਾ ਤਾਂ ਜਦੋਂ ਤੋਂ ਇਸ ਸੰਸਾਰ ਦੇ ਵਿੱਚ ਹੋਣ ਆਏ ਆ, ਸਦਾ ਲਈ ਸਰੀਰ ਤਾਂ ਕਿਸੇ ਦਾ ਰਿਹਾ ਨਹੀਂ ਹੈ। ਪਿੱਛੇ ਝਾਤੀ ਮਾਰ ਕੇ ਦੇਖੋ, ਜਿੰਨੇ ਬੜੇ ਬੜੇ ਪੀਰ ਪੁਕੰਬਰ ਔਲੀਏ ਸਿੱਧ ਨਾਥ ਉਹ ਰਿਸ਼ੀ ਮੁਨੀ ਸਾਧੂ ਸੰਤ, ਇਹ ਸਰੀਰ ਕਰਕੇ ਕੋਈ ਰਿਹਾ ਇੱਥੇ? ਇਸ ਕਰਕੇ ਸਰੀਰਾਂ ਦੇ ਮੋਹ ਵਿੱਚ ਫਸ ਕੇ ਐਸਾ ਨਹੀਂ ਕਰਨਾ ਹੈ, ਇਹ ਤਾਂ ਵਾਹਿਗੁਰੂ ਦਾ ਹੁਕਮ ਹੈ, ਉਹਦੇ ਹੁਕਮ ਅਨੁਸਾਰ ਸਾਰਾ ਇਸ ਸਾਰੇ ਸਰੀਰਾਂ ਦਾ ਆਕਾਰ ਹੋ ਹੀ ਜਾਂਦਾ ਹੈ, ਹੁਕਮ ਅਨੁਸਾਰ ਹੀ ਇਹ ਆਈ ਜਾਈ ਜਾਂਦੇ ਹੈ ਸਰੀਰ, ਸੋ ਐਸਾ ਨਹੀਂ ਕਰਨਾ ਹੈ। ਉਸ ਵੇਲੇ ਗੁਰੂ ਮਹਾਰਾਜ ਦੀ ਜਿਹੜੀ ਪਤਨੀ ਸੁਲੱਖਣੀ ਵੀ ਹਜ਼ੂਰੀ ਵਿੱਚ ਬੈਠੀ ਨਿੰਮੋ ਝੋਨੀ ਹੋਈ, ਦੇਖਿਆ ਵੀ ਹੁਣ ਮਹਾਰਾਜ ਉਹ ਸੱਚਖੰਡ ਗਮਨ ਕਰ ਜਾਣਗੇ। ਫਿਰ ਇਹਨੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਮਹਾਰਾਜ ਦੋ ਵਾਰੀ ਤਾਂ ਬੁਲਾਇਆ, ਨਹੀਂ ਆਏ ਸ੍ਰੀ ਚੰਦ ਤੇ ਲਕਸ਼ਮੀ ਦਾਸ। ਮੇਰੀ ਬੇਨਤੀ ਮੰਨ ਕੇ ਹੁਣ ਮਹਾਰਾਜ ਜ਼ਰੂਰ ਉਹਨਾਂ ਨੂੰ ਕੋਈ ਬੁਲਾਉਣ ਵਾਸਤੇ ਸਿੱਖ ਸੇਵਕ ਭੇਜ ਦੇਵੋ, ਤਾਂ ਕਿ ਉਹ ਵੀ ਆਪ ਜੀ ਦੇ ਅੰਤਮ ਦਰਸ਼ਨ ਕਰ ਲੈਣ, ਬਚਨ ਸੁਣ ਲੈਣ। ਉਹਦੇ ਬੇਨਤੀ ਨੂੰ ਪ੍ਰਵਾਨ ਕਰਦਿਆਂ ਸਤਿਗੁਰੂ ਜੀ ਨੇ ਫਿਰ ਸੇਵਕ ਭੇਜ ਦਿੱਤਾ ਵੀ ਉਹਨਾਂ ਨੂੰ ਕਹੋ ਵੀ ਆ ਜਾਣ, ਜੋ ਕੁਛ ਬਚਨ ਵਿਲਾਸ ਕਰਨਾ ਫਿਰ ਸਮਾਂ ਨਹੀਂ ਪਛਤਾਉਣਗੇ। ਅਤੇ ਨਾਲ ਸੁਲੱਖਣੀ ਵੀ ਕਹਿ ਦਿੱਤਾ ਵੀ ਉਹਨਾਂ ਨੂੰ ਕਹਿ ਦੇਣਾ ਵੀ ਮਾਂ ਉਹ ਕਹਿੰਦੀ ਹੈ ਵੀ ਆ ਜਾਓ। ਉਸ ਸੇਵਕ ਨੇ ਜਾ ਕੇ ਦੋਹਾਂ ਵੱਲੋਂ ਕਹਿ ਦਿੱਤਾ ਵੀ ਤੁਹਾਡੀ ਮਾਤਾ ਜੀ ਵੀ ਕਹਿ ਰਹੀ ਹੈ ਅਤੇ ਤੁਹਾਡੇ ਪਿਤਾ ਜੀ ਵੀ ਕਹਿ ਰਹੇ ਹੈ, ਹੁਣ ਮੌਕਾ ਹੈ, ਬਾਅਦ ਵਿੱਚ ਤਾਂ ਪਛਤਾਵਾ ਰਹਿ ਜਾਏਗਾ। ਫਿਰ ਇਹਨਾਂ ਦੇ ਭਾਅ ਦੀ ਬਣ ਗਈ, ਫਿਰ ਭੱਜੇ ਨੇ ਇੱਧਰ ਨੂੰ ਵੀ ਕਿਤੇ ਸੱਚੀ ਮੁੱਚੀ ਨਾ ਕਿਤੇ ਪਿਤਾ ਗੁਰੂ ਜੀ ਸਮਾ ਜਾਣ, ਅਸੀਂ ਐਂ ਰਹਿ ਜਾਈਏ। ਇੱਧਰ ਗੁਰੂ ਮਹਾਰਾਜ ਜੀ ਨੇ ਭਾਣਾ ਵਰਤਾ ਦਿੱਤਾ, ਉੱਧਰ ਤਾਂ ਦਰਸ਼ਨ ਕਰਨ ਲਈ ਬਚਨ ਕਰਨ ਲਈ ਦੌੜੇ ਨੇ। ਇੱਧਰ ਮਹਾਰਾਜ ਉਹ ਸਿੰਘਾਸਣ 'ਤੇ ਜਿੱਥੇ ਉਹ ਕੁਸ਼ਾਇਰੀ ਵਿਛਾਈ ਹੈ ਹੇਠਾਂ, ਉੱਥੇ ਲੇਟ ਗਏ, ਉੱਪਰ ਚਾਦਰਾ ਜਿਹਾ ਲੈ ਲਿਆ ਅਤੇ ਮੌਜ ਨਾਲ ਹੀ ਆਪਣੇ ਜਿਹੜੇ ਸਵਾਸ ਪੂਰੀਆਂ ਕਰ ਦਿੱਤੇ ਹੈ। ਉਸੇ ਵੇਲੇ ਫਿਰ ਹਾਹਾਕਾਰ ਦਾ ਜਿਹੜਾ ਆਵਾਜ਼ਾਂ ਹਰ ਪਾਸੇ ਹੋਣਾ ਸ਼ੁਰੂ ਕਰ ਪਿਆ ਹੈ। ਅਤੇ ਜਿਸ ਤਰ੍ਹਾਂ ਇਹ ਫਿਰ ਸ੍ਰੀ ਚੰਦ ਗੁਰੂ ਮਹਾਰਾਜ ਦੀ ਹਜ਼ੂਰੀ ਵੀ ਦੋਵੇਂ ਭਰਾ ਲਕਸ਼ਮੀ ਦਾਸ ਸਹਿਤ ਆਏ, ਇਹਦੇ ਤਾਂ ਗੁਰਸਿੱਖ ਬਰਾਗ ਕਰ ਰਹੇ, ਉਧਰ ਦੇਵਤਿਆਂ ਵਿੱਚ ਵਧਾਈਆਂ ਵੱਜ ਰਹੀਆਂ, ਜਿਵੇਂ ਸਤਿਕਾਰ ਵਜੋਂ ਗੁਰੂ ਨਾਨਕ ਸਾਹਿਬ ਮਹਾਰਾਜ ਪਰਮੇਸ਼ਰ ਰੂਪ ਉਹਨਾਂ ਨੂੰ ਲੈਣ ਵਾਸਤੇ ਸਾਰੇ ਦੇਵਤੇ ਆਪੋ ਆਪਣੀਆਂ ਸਵਾਰੀਆਂ 'ਤੇ ਚੜ੍ਹ ਕੇ ਮਹਾਰਾਜ ਦੇ ਅੱਗੇ ਆਏ। ਉਹ ਕੋਈ ਦੇਵੀ ਦੇਵਤਿਆਂ ਦਾ ਨਾਂ ਲੈ ਕੇ ਕਵੀ ਜੀ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਮਹਾਨਤਾ ਦਾ ਉਹ ਮਹਿਮਾ ਦਾ ਕੋਈ ਪ੍ਰਸੰਗ ਕਹਿ ਰਹੇ ਨੇ ਵੀ ਕਿਹੜਾ ਕਿਹੜਾ ਦੇਵਤਿਆ ਮਹਾਰਾਜ ਦੇ ਸਤਿਕਾਰ ਵਜੋਂ ਪਹਿਲਾਂ ਚੱਲ ਕੇ ਆਇਆ। ਹੁਣ ਵੀ ਅਜੇ ਭਗਤ ਕਬੀਰ ਸਾਹਿਬ ਜੀ ਦੇ ਕੋਲ ਕਿਸੇ ਨੇ ਕਿਹਾ ਸੀ ਕਿ ਮਹਾਰਾਜ ਜਾਂਦੇ ਤਾਂ ਸਾਰੇ ਸੰਸਾਰ ਦੇ ਵਿੱਚੋਂ ਸਾਰੇ ਜੀਵ ਹੈ, ਪਰ ਫਿਰ ਵੀ ਜਿਹੜੇ ਬ੍ਰਹਮ ਗਿਆਨੀ ਪੁਰਸ਼ ਹੈ ਮੈਂ ਸੁਣਿਆ ਵੀ ਉਹਨਾਂ ਨੂੰ ਬੜੇ ਬੜੇ ਦੇਵਤੇ ਲੈਣ ਆਉਂਦੇ ਨੇ, ਸਤਿਕਾਰ ਕਰਦੇ ਨੇ ਅੱਗੋਂ ਆ ਕੇ। ਅਤੇ ਕਬੀਰ ਸਾਹਿਬ ਤੁਸੀਂ ਅਧਿਆਤਮਵਾਦੀ ਹੋ ਅਤੇ ਕਿਰਪਾ ਕਰਕੇ ਖੋਲ੍ਹ ਕੇ ਦੱਸੋ ਵੀ ਜਦੋਂ ਬ੍ਰਹਮ ਗਿਆਨੀ ਇਹ ਸੱਚਖੰਡ ਨੂੰ ਜਾਂਦਾ ਹੈ ਫਿਰ ਕੌਣ ਕੌਣ ਦੇਵੀ ਦੇਵਤੇ ਉਹਨਾਂ ਦੇ ਦਰਸ਼ਨ ਕਰਨ ਲਈ ਅਤੇ ਸਤਿਕਾਰ ਲਈ ਆਉਂਦੇ ਨੇ। ਭਗਤ ਕਬੀਰ ਸਾਹਿਬ ਜੀ ਨੇ ਫਿਰ ਆਸਾ ਰਾਗ ਦੇ ਵਿੱਚ ਉਹ ਸ਼ਬਦ ਉਤਾਰਨ ਕਰਕੇ ਦੱਸਿਆ ਸੀ, ਕਿਹਾ ਸੀ ਫੀਰ ਬਾਬੀ ਬਲਦ ਪਕਾਵਜ ਕਊਆ ਤਾਲ ਬਜਾਵੈ, ਪਹਿਰ ਚੋਲਨਾ ਗਧਹਾ ਨਾਚਾ ਭੈਂਸਾ ਭਗਤ ਕਰਾਵੈ। ਇਹ ਸਰੋਤੇ ਜਨੋ ਜਗਿਆਸੂ ਜਨੋ ਫੀਲੋ ਹਾਥੀ ਦਾ, ਇਹ ਹਾਥੀ ਦੀ ਇਸਵਾਰੀ ਕਰਨ ਵਾਲਾ ਇੰਦਰ ਦੇਵਤਾ ਹੈ ਅਤੇ ਰਬਾਬੀ ਰਬਾਬ ਵਜਾਉਣ ਵਾਲਾ ਹੈ ਨਾਰਦ ਮੁਨੀ। ਇਸੇ ਤਰ੍ਹਾਂ ਬਲਦ ਚੜ੍ਹਨ ਵਾਲਾ ਸਵਾਰੀ ਕਰਨ ਵਾਲਾ ਸ਼ਿਵਜੀ ਹੈ। ਇਸ ਤਰ੍ਹਾਂ ਕਹਿੰਦੇ ਜਦੋਂ ਬ੍ਰਹਮ ਗਿਆਨੀ ਆਉਂਦਾ ਅਤੇ ਇਹ ਅੱਗਾਂ ਸਤਿਕਾਰ ਲਈ ਲੈਣ ਲਈ ਆਉਂਦੇ ਹਨ ਅਤੇ ਕਊਆ ਤਾਲ ਵਜਾਵੈ, ਇਹ ਕਊਆ ਕਾਂ 'ਤੇ ਸਵਾਰ ਕਰਨ ਵਾਲੀ ਵੀ ਦੇਵੀ ਹੈਗੀ ਹੈ। ਇੱਕ ਤਾਂ ਹੈ ਨਾ ਸ਼ੇਰਾਂ ਵਾਲੀ, ਸ਼ੇਰ 'ਤੇ ਚੜ੍ਹਦੀ, ਇੱਕ ਕਾਂ 'ਤੇ ਚੜ੍ਹਦੀ ਹੈ। ਇਸ ਤਰ੍ਹਾਂ ਕਿ ਇੱਕ ਖੋਤੀ 'ਤੇ ਵੀ ਚੜ੍ਹਦੀ ਹੈ ਜਿਹਨੂੰ ਮਾਤਾ ਰਾਣੀ ਕਹਿੰਦੇ ਨੇ। ਇਹ ਇਹਨਾਂ ਦੀਆਂ ਦੇਵਤੀਆਂ, ਖੋਤੀ 'ਤੇ ਚੜ੍ਹੀ, ਕੋਈ ਕਾਂ 'ਤੇ ਫੜੀ, ਕੋਈ ਸ਼ੇਰ 'ਤੇ ਚੜ੍ਹੀ ਫਿਰਦੀ ਹੈ। ਉਹ ਕਹਿੰਦੇ ਜਿਹੜਾ ਕਾਂ 'ਤੇ ਸਵਾਰੀ ਕਰਨ ਵਾਲੀ ਦੇਵੀ ਹੈ ਨਾ, ਉਹ ਵੀ ਬ੍ਰਹਮ ਗਿਆਨੀ ਦਾ ਸਤਿਕਾਰ ਕਰਨ ਲਈ, ਧੰਨਵਾਦ ਕਰਨ ਲਈ ਆਉਂਦੀ ਵੀ ਤੁਸੀਂ ਧੰਨੋ ਜੀ ਸੱਚਖੰਡ ਨੂੰ ਜਾ ਰਹੇ ਹੋ, ਅਸੀਂ ਤਾਂ ਇੱਥੇ ਹੀ ਫਿਰਦੇ ਹਾਂ ਗਲੀਆਂ 'ਤੇ ਚੜ੍ਹੇ। ਇਸੇ ਤਰ੍ਹਾਂ ਕੋਆ ਤਾਲ ਵਜਾਵੇ ਵੀ ਇਹ ਸਭ ਛੈਣੇ ਬਣਾਉਂਦੇ, ਜਸ ਕਰਦੇ, ਧੰਨ ਧੰਨ ਕਰਦੇ, ਪਹਿਰ ਚੁੱਲ ਨਾ ਕਦ ਹਾਲ ਨੱਚੇ। ਇਸੇ ਤਰ੍ਹਾਂ ਗਧੇ 'ਤੇ ਸਵਾਰੀ ਕਰਨ ਵਾਲੀ ਜਿਹੜੀ ਉਹ ਦੇਵੀ ਹੈ ਮਾਤਾ ਰਾਣੀ, ਉਹ ਵੀ ਆਉਂਦੀ ਹੈ, ਇਹ ਨੱਚਾ ਨੱਚਦੀ ਟੱਪਦੀ ਹੈ, ਜਿਵੇਂ ਉਹ ਵਿਆਹ ਦੇ ਸਮੇਂ ਅੱਗੇ ਅੱਗੇ ਬੈਂਡ ਬਾਜੇ ਵਾਲੇ ਤੇ ਨੱਚਦੇ ਟੱਪਦੇ ਹੁੰਦੇ ਨਾ, ਐਂ ਕਹਿੰਦੇ ਇਹ ਖੁਸ਼ੀਆਂ ਮਨਾਉਂਦੇ ਹੈ। ਪੈਸਾ ਭਗਤ ਕਰਾਵੇ ਪੈਸਾ ਨਾ ਝੋਟੇ ਦਾ, ਝੋਟੇ 'ਤੇ ਚੜ੍ਹਨ ਵਾਲਾ ਧਰਮ ਰਾਜ, ਵੀ ਧਰਮ ਰਾਜ ਹੋਣੀ ਵੀ ਬ੍ਰਹਮ ਗਿਆਨੀ ਦੇ ਦਰਸ਼ਨ ਕਰਨ ਲਈ ਆਉਂਦੇ ਨੇ, ਉਹ ਵੀ ਦੂਜਿਆਂ ਤੋਂ ਤਾਂ ਲੇਖਾ ਜੋਖਾ ਕਰਦੇ ਆ ਇੱਧਰ, ਅਤੇ ਉੱਧਰ ਕਹਿੰਦੇ ਉਹਦੇ ਦਰਸ਼ਨ ਕਰਨ ਲਈ ਆਉਂਦੇ। ਇੰਨਾ ਫਰਕ ਹੈ, ਬੰਦਾ ਹੀ ਬ੍ਰਹਮ ਗਿਆਨੀ ਅਤੇ ਉੱਧਰ ਜਿਹੜਾ ਦੂਜਾ ਸ਼ਰਾਬ ਪੀਣ ਵਾਲਾ, ਕਲਾਬਾ ਗਾਉਣ ਵਾਲਾ, ਧੱਗੀਆਂ ਮਾਰਨ ਵਾਲਾ ਬੰਦਾ ਉਹ ਹੁੰਦਾ, ਫਿਰ ਉਹਦੇ ਦਰਸ਼ਨ ਕਰਨ ਲਈ ਇਹਦੇ ਛਿੱਤਰ ਮਾਰ ਲਈ ਆ ਜਾਂਦੇ। ਗੱਲ ਇੰਨੀ ਕੁ ਫਰਕ ਹੈ। ਹੁਣ ਦੇਖ ਲਓ ਵੀ ਅਸੀਂ ਧਰਮ ਰਾਜ ਤੋਂ ਜੈ ਜੈਕਾਰ ਕਰਾਉਣੀ ਹੈ ਕਿ ਛਿੱਤਰ ਖਾਣੇ ਨੇ, ਇਹ ਹੁਣ ਸਾਡੇ ਕਰਮਾਂ 'ਤੇ ਨਿਰਬੰਧ ਹੈ। ਜੇ ਤਾਂ ਉਹੋ ਜਿਹੇ ਥਾਂ ਬੈਠੇ, ਉਹੋ ਜਿਹਾ ਖਾ ਪੀਦਾ, ਫਿਰ ਤਾਂ ਉਹੋ ਜਿਹਾ ਸਲੂਕ ਕਰੂਗਾ ਸਿਪਾਹੀਆਂ ਵਾਂਗੂ। ਜਿਵੇਂ ਆ ਬਾਬਰ ਕੇ ਹੈ, ਇੱਕ ਜਿਹੜੇ ਕੋਈ ਅਫਸਰ ਹੈ ਉਹਨਾਂ ਦੇ ਅੱਗੇ ਪਿੱਛੇ ਰਾਖੀ ਕਰਦੇ ਫਿਰਦੇ ਹੈ ਤਾਂ ਉਹੀ, ਦੂਜਿਆਂ ਨੂੰ ਹੱਥ ਕੜੀਆਂ ਲਿਜਾ ਕੇ ਲੈਣੇ ਹੈ, ਉਹ ਵੀ ਸਿਪਾਹੀ ਉਹੀ ਹੈ, ਗੁਨਾਹਗਾਰ ਨੂੰ ਹੋਰ ਤਰ੍ਹਾਂ ਦਾ ਹੈ। ਇਸ ਤਰ੍ਹਾਂ ਜਿਹੜੇ ਪਰਮੇਸ਼ਰ ਦੇ ਪਿਆਰੇ ਉਹਨਾਂ ਅੱਗੇ ਤਾਂ ਹੱਥ ਜੋੜਦੇ ਫਿਰਦੇ ਹੈ ਸਤਿਕਾਰ ਲਈ, ਜੀ ਆਇਆ ਕਹਿਣ ਲਈ ਆ ਜਾਂਦੇ, ਦੂਜਿਆਂ ਨੂੰ ਫਿੱਟੇ ਲਾਣਤਾਂ ਪਾਉਣ ਲਈ ਆ ਜਾਂਦੇ ਨੇ। ਇਸ ਕਰਕੇ ਗੁਰੂ ਨਾਨਕ ਸਾਹਿਬ ਮਹਾਰਾਜ ਜਦੋਂ ਉਹ ਸੱਚਖੰਡ ਗਮਨ ਕਰਨ ਲੱਗੇ, ਆਪਣੇ ਲੋਕ ਨੂੰ ਜਾਣ ਲੱਗੇ ਨੇ, ਅਤੇ ਉਸ ਵੇਲੇ ਆ ਕਹਿੰਦੇ ਦੇਵੀ ਦੇਵਤੇ ਮਹਾਰਾਜ ਜੀ ਅੱਗੇ ਸਤਿਕਾਰ ਲਈ ਆਏ ਹਨ। ਉਹ ਕਵੀ ਸੰਤੋਖ ਸਿੰਘ ਜੀ ਉਹ ਇੱਥੇ ਦੇਵੀ ਦੇਵਤਿਆਂ ਦੇ ਨਾਂ ਗਿਣ ਕੇ ਦੱਸ ਰਹੇ ਹਨ। ਨੰਦੀ ਸੋ ਬ੍ਰਿਖਬ ਚੜ੍ਹੇ ਸੇਬਜੂ, ਕਿਉਂਕਿ ਦੇਵਤਿਆਂ ਵਿੱਚੋਂ ਸਭ ਤੋਂ ਵੱਡਾ ਜਿਹੜਾ ਮੁਖੀ ਦੇਵਤਾ ਮਹਾਦੇਵ ਮੰਨਿਆ, ਇਸੇ ਕਰਕੇ ਨੂੰ ਮਹਾਦੇਵ ਕਿਹਾ, ਵੀ ਸਭ ਤੋਂ ਵੱਡਾ ਦੇਵਤਾ, ਕਿਉਂਕਿ ਸਾਰਿਆਂ ਨੂੰ ਇਹੀ ਲਪੇਟਦਾ ਨਾ, ਸਾਰਿਆਂ ਨੂੰ ਮਾਰਦਾ ਇਹ, ਇਸ ਕਰਕੇ ਉਹ ਚੁੱਤ ਵੀ ਇਹਨੂੰ ਕਹਿ ਦਿੰਦੇ ਵੀ ਇਹ ਨਹੀਂ ਚੱਕਰ ਕਰਦਾ, ਭਾਵੇਂ ਮਰਦਾ ਤਾਂ ਇਹ ਵੀ ਹੈ ਮਹਾਦੇਵ ਸਮੇਂ ਅਨੁਸਾਰ, ਪਰ ਫਿਰ ਵੀ ਬਹੁਤਿਆਂ ਨੂੰ ਮਾਰਦਾ ਹੈ। ਨੰਦੀ ਸੋ ਬ੍ਰਿਖਬ, ਇਸ ਤਰ੍ਹਾਂ ਕਹਿੰਦੇ ਜਿਹੜਾ ਨੰਦੀ ਨਾਮ ਹੈ ਬੈਲ, ਬਲਦ ਦਾ ਨਾਮ ਨੰਦੀ ਹੈ, ਨੰਦੀ ਨਾਮ ਦਾ ਜਿਹੜਾ ਬੈਲ ਹੈ ਉਹਦੇ 'ਤੇ ਚੜ੍ਹ ਕੇ ਸ਼ਿਵ ਭਗਵਾਨ ਜੀ, ਤਨ ਉਜਲ ਇੰਦਰ ਸ਼ਸ਼ਾਂਕ ਸੁਹਾਇ, ਸਵਾਸੂ ਜੀ ਮਲ ਕੇ ਜਿਹੜਾ ਸਰੀਰ ਹੈ ਕਹਿੰਦੇ ਚਿੱਟਾ ਕੀਤਾ ਹੋਇਆ ਹੈ, ਇੰਦਰ ਜਿਹੜਾ ਚੰਦਰਮਾ ਹੈ ਜਿਹਦੇ ਚੰਦਰਮਾ ਦੇ ਵਿੱਚ ਸ਼ਸ਼ਾਂਕੀ ਸ਼ਹਿ ਦਾ ਨਿਸ਼ਾਨ ਜਿਹਾ ਹੈ, ਉਹ ਜਦੋਂ ਪੂਰਨਵਾਸੀ ਦੇ ਚੰਦਰਮਾ ਨੂੰ ਤੁਸੀਂ ਦੇਖੋਗੇ ਨਾ ਵਿੱਚ, ਉਹਦੇ ਵਿੱਚ ਜਿਵੇਂ ਸਹਾ ਜਿਹਾ ਬੈਠਾ ਹੁੰਦਾ ਨਾ, ਐਂ ਗੋਲ ਮੋਲ ਜਿਹਾ ਦੀਨਾ ਹੁੰਦਾ ਵਿੱਚ ਦਾਗ ਜਿਹਾ ਲੱਗਾ, ਉਹ ਸਹੇ ਵਰਗਾ ਦਿਸਦਾ ਹੁੰਦਾ ਦਾਗ ਜਿਹਾ ਮਾਰਿਆ, ਤਾਂ ਗੌਤਮ ਰਿਖੇ ਨੇ ਉਹ ਪਰਨਾ ਸੀ ਨਾ ਨਹਾਉਣ ਵਾਲਾ, ਅਤੇ ਉਹ ਕਲੰਕ ਲੱਗ ਗਿਆ, ਉਹ ਨਿਸ਼ਾਨ ਹੈ। ਇਸ ਤਰ੍ਹਾਂ ਕਹਿੰਦੇ ਉਹ ਜਿਹੜਾ ਚੰਦਰਮਾ ਹੈ ਜਿਹਦੇ ਉਹ ਕਹਿੰਦੇ ਉਹ ਮੱਥੇ ਵਿੱਚ ਸ਼ਸ਼ਾਂਕ ਹੈ, ਸਹੀ ਜਿਹਦਾ ਚਿੰਨ੍ਹ ਹੈ ਉਹ ਸੋਮਨੀ ਕਹਿੰਦੇ, ਤਾਂ ਕਹਿੰਦੇ ਜਿਹੜਾ ਇਹ ਸ਼ਿਵ ਭਗਵਾਨ ਹੈ ਇਹਨੇ ਚੰਦਰਮਾ ਨੂੰ ਕਬੂਲ ਨਹੀਂ ਕੀਤਾ ਹੈ, ਕਹਿੰਦਾ ਵੀ ਕਲੰਕ ਸਹਾਇਤਾ ਨਹੀਂ ਮੈਨੂੰ ਆਪਣੇ ਵਿੱਚ ਇਹਨੂੰ ਨਿਵਾਸ ਦਿੰਦਾ, ਹਾਂ ਹੇਕਮ ਦੂਜਦਾ ਹੋਵੇ ਤਾਂ ਫਿਰ ਇਹ ਮੇਰੇ ਮੱਥੇ ਵਿੱਚ ਨਿਵਾਸ ਕਰ ਸਕਦਾ ਹੈ। ਉਹ ਦੂਜੇ ਚੰਦਰਮਾ ਦਾ ਨਾਂ ਹੈ ਸੁਸਾਗ। ਇਸ ਵਿੱਚ ਕਹਿੰਦੇ ਉਹ ਜਿਹੜਾ ਦੂਜਾ ਜਿਹੜਾ ਚੰਦਰਮਾ ਜਿਹਦੇ ਮੱਥੇ ਵਿੱਚ ਸੋਭਨੀਕ ਹੋ ਰਿਹਾ ਉਹ ਸ਼ਿਵਜੀ ਜੀ ਆਏ ਹਨ। ਉਦੋਂ ਨਹੀਂ ਹੁੰਦਾ, ਉਦੋਂ ਨਿਸ਼ਾਨਾ ਨਹੀਂ ਹੁੰਦਾ। ਇੱਥੇ ਦੇਖ ਲਈਏ ਕਿ ਹੁੰਦੇ ਜਿਹਨੂੰ ਨਹੀਂ ਨਿਸ਼ਾਨ ਦਿੰਦਾ ਹੈ। ਬਿਆਲ ਕਰਾਲ ਅਲੰਕ੍ਰਿਤ ਹੈ। ਹਾਂ, ਇਸੇ ਤਰ੍ਹਾਂ ਜਿਹੜੇ ਭਿਆਨਕ ਸੱਪ ਜੇ ਹੈ, ਇਹੀ ਜਿਸਦੇ ਕਹਿੰਦੇ ਗਲ ਵਿੱਚ ਜਿਵੇਂ ਗਹਿਣਾ ਪਾਇਆ ਹੁੰਦਾ, ਭੂਸ਼ਣ ਪਾਏ ਹੈ, ਸਜਿਆ ਹੋਇਆ ਸੱਪ ਜੇ ਪਾ ਕੇ ਗਲਗੁਲ ਚ ਹਰ ਖਾਲ ਵਿਸਾਲ ਸਿਕੰਦਨ ਪਾਏ। ਮੋਢਿਆਂ ਦੇ ਉੱਪਰ ਕਹਿੰਦੇ ਬੜੀ ਭਾਰੀ ਸ਼ੇਰ ਦੀ ਖਲ ਜੀ ਰੱਖੀ ਹੋਈ ਹੈ, ਜਿੱਥੇ ਵੀ ਬੈਠਦਾ ਉੱਥੇ ਸ਼ੇਰ ਦੀ ਖਲ ਜੀ ਹੇਠਾਂ ਵਿਛਾ ਲੈਂਦਾ ਹੈ ਤੇ ਉਹ ਸਾਜਾਂ ਦਾ ਚੌਂਕੜਾ ਮਾਰ ਲੈਂਦਾ ਹੈ। ਇਸ ਨੇ ਕਹਿੰਦੇ ਸ਼ੇਰ ਦੀ ਖਲ ਮੋਢਿਆਂ ਤੇ ਰੱਖੀ ਹੋਈ ਹੈ। ਗੰਗ ਤਰੰਗ ਅਮੰਕਨ ਭੰਗ, ਇਸੇ ਤਰ੍ਹਾਂ ਜੱਟਾਂ ਦੇ ਵਿੱਚੋਂ ਜਿਹੜੀ ਪਾਪਾਂ ਨੂੰ ਨਾਸ਼ ਕਰਨ ਵਾਲੀ ਹੈ, ਜਿਸ ਗੰਗਾ ਵਿੱਚੋਂ ਕਹਿੰਦੇ ਲਹਿਰਾਂ ਚੱਲਦੀਆਂ ਹਨ, ਉਹ ਇਸ ਤਰ੍ਹਾਂ ਜਿਹੜੀ ਜੱਟਾਂ ਗੰਗਾ ਜਿਹੜੀ ਉਹ ਸੋਭਨੀਕ ਹੈ ਧਾਰਾ। ਜਟਾ ਮਹਿ ਪਾਰਵਤੀ ਅੰਗ ਲਾਏ, ਜਟਾ ਵਿੱਚ ਕਹਿੰਦੇ ਪਾਪਾਂ ਨੂੰ ਨਾਸ਼ ਕਰਨ ਵਾਲੀਆਂ ਗੰਗਾ ਦੀਆਂ ਲਹਿਰਾਂ ਉੱਠਣੀਆਂ, ਗੰਗਾ ਨਿਕਲ ਰਹੀ ਹੈ ਤੇ ਪਾਰਵਤੀ ਨੂੰ ਆਪਣੇ ਖੱਬੇ ਪਾਸੇ ਕਹਿੰਦੇ ਲਾਇਆ ਹੋਇਆ ਹੈ, ਖੱਬੇ ਪਾਸੇ ਲੈ ਕੇ ਆ ਰਹੇ ਹਨ। ਸੂਲ ਧਰੇ ਕਰ ਮੁੰਡ ਪਰੇ ਗਰ, ਹੱਥ ਵਿੱਚ ਤਰਸੂਲ ਜਾ ਧਾਰਨ ਕੀਤਾ ਹੈ ਤੇ ਗਲ ਦੇ ਵਿੱਚ ਉਹ ਖੋਪੜੀਆਂ ਜਿਹੀਆਂ ਪਾਈਆਂ। ਜਿੰਨੀ ਵਾਰੀ ਆ ਪਾਰਵਤੀ ਮਰੀ ਹੈ ਉਹ ਸਿਰ ਜਾ ਲਾ ਕੇ ਕਹਿੰਦੇ ਉਹ ਮਾਲਾ 'ਚ ਪਰੋ ਲੈਂਦਾ ਹੈ, ਜਨਮ ਜਨਮ ਕੀ ਰਗੜ ਕੁਮਾਰੀ ਵੱਲੋਂ ਸਭ ਤੋਂ ਨਹੁਰ ਕੁਮਾਰੀ ਇਸ ਗਾਉਂਦੇ ਹੁੰਦੇ ਆ, ਖੰਭ ਜਿਹਨਾਂ ਦੇ ਸਿਰ 'ਤੇ ਲਾਏ ਹੁੰਦੇ ਹੈ। ਇਸ ਤਰ੍ਹਾਂ ਉਹ ਜਦੋਂ ਮਰਦੀ ਸੀ ਪਾਰਵਤੀ ਉਦੋਂ ਉਹ ਸਿਰਜਾ ਲਾ ਕੇ ਅਤੇ ਉਹ ਪਰੋ ਲੈਂਦਾ ਸੀ। ਉਹ ਇੰਨੀ ਵਾਰੀ ਮਰੀ ਹੈ ਫਿਰ ਅਮਰ ਕਥਾ ਸੁਣਾ ਕੇ ਕਹਿੰਦੇ ਉਹਨੂੰ ਅਮਰ ਕਰਾ ਲਿਆ ਸੀ ਤੀਜੀ ਵਾਰ। ਇਹੋ ਜਿਹੇ ਪ੍ਰਸੰਗ ਇਹਦੇ ਚਰਚੇ ਆਉਂਦੇ ਹੈ। ਇਸ ਤਰ੍ਹਾਂ ਕਹਿੰਦੇ ਜਿਹੜੀ ਉਹ ਸਿਰ ਗਲ ਦੇ ਵਿੱਚ ਪਾਰਵਤੀ ਦੀ ਖੋਪੜੀਆਂ ਜੀ ਦੀ ਮਾਲਾ ਪਾਈ ਹੋਈ ਹੈ। ਪ੍ਰੇਮ ਕਰੇ ਉਰ ਸੋ ਚੱਲ ਆਏ, ਹਿਰਦੇ ਵਿੱਚ ਬਹੁਤਾ ਪ੍ਰੇਮ ਪਿਆਰ ਕਰਦਾ ਹੋ ਐਸੇ ਸ਼ਿਵ ਭਗਵਾਨ ਦੀ ਚਲਾਏ, ਗੁਰੂ ਮਹਾਰਾਜ ਦੇ ਦਰਸ਼ਨ ਦਾਰ ਕਰਨ ਲਈ ਸਤਿਕਾਰ ਲਈ। ਸੰਗ ਪੰਚਾਨਨ ਤਾਤ ਖੜਾਨਨ, ਕੱਲਾ ਨੇ ਸ਼ਿਵ ਜੀ ਆਇਆ ਹੈ, ਕਹਿੰਦੇ ਨਾਲ ਇਹਦੇ ਸ਼ਿਵ ਜੀ ਦੇ ਪੰਚਾਨਨ ਨੂੰ ਸ਼ਿਵ ਜੀ ਦਾ ਹੈ, ਉਹਦੇ ਨਾਲ ਕਹਿੰਦੇ ਸ਼ਿਵ ਜੀ ਦੇ ਤਾਤ ਨੂੰ ਪੁੱਤਰ ਦਾ ਹੈ, ਤੇ ਨਾਲ ਪੁੱਤਰ ਕਹਿੰਦੇ ਖੜਾਨਨ ਵੀ ਹੈ, ਸ਼ਿਆਮ ਕਾਰਤਿਕ ਦਾ ਪੁੱਤਰ ਹੈ, ਇਸ ਕਰਕੇ ਸ਼ਿਆਮ ਕਾਰਤਿਕ ਨਾਮੇ ਪੁੱਤਰ ਵੀ ਨਾਲ ਹੈ ਸ਼ਿਵ ਜੀ ਦੇ। ਹੈ ਦੁਰ ਦਾਨਨ, ਚਲੋ ਹੈ ਖੜਾਨਾ ਹੈ ਦੁਰ ਦਾਨਨ ਸੋ ਵਡਾਏ, ਇਸੇ ਤਰ੍ਹਾਂ ਜਿਹਦਾ ਕਹਿੰਦੇ ਹਾਥੀ ਦਾ ਮੂੰਹ ਹੈ ਉਹ ਇਸ ਤਰ੍ਹਾਂ ਉਹ ਇੱਕ ਹੈ। ਇਹ ਵੀ ਇੱਕ ਸ਼ਿਵ ਜੀ ਦਾ ਹੀ ਪੁੱਤ ਹੈ, ਉਹ ਪਹਿਲਾਂ ਤਾਂ ਕਹਿੰਦੇ ਅਜੀਬ ਤਰ੍ਹਾਂ ਹੀ ਕੀਤਾ ਸੀ ਇਹ ਜਿਹੜਾ ਮੂੰਹ ਹਾਥੀ ਦੇ ਮੂੰਹ ਵਾਲਾ ਹੈ, ਉਹ ਵੀ ਅਜੀਬ ਤਰ੍ਹਾਂ ਦੀ ਕਹਾਣੀ ਜੀ ਇੱਥੇ ਭਾਗਵਤ ਵਿੱਚ ਲਿਖੀ ਹੋਈ ਹੈ। ਵੀ ਇੱਕ ਵਾਰੀ ਕਹਿੰਦੇ ਪਾਰਵਤੀ ਇਸ਼ਨਾਨ ਕਰਨ ਲੱਗੀ, ਉਹਨੇ ਕਹਿੰਦੇ ਆਪਣੇ ਸਰੀਰ ਦੀ ਜਿਹੜੀ ਮੈਲ ਜੀ ਲਾਹ ਲੂ ਕੇ ਨਾ ਉਹਦੇ ਨਾਲ ਕਹਿੰਦੇ ਇੱਕ ਬਣਾਤਾ ਬੰਦਾ ਅਤੇ ਉਹ ਬੱਚਾ ਜਿਹਾ ਉਹਦੇ ਹੱਥ 'ਚ ਫੜਾਤਾ ਡੰਡਾ ਜਿਹਾ ਅਤੇ ਉਹਨੂੰ ਖੜਾ ਕਰਤਾ ਦਰਵਾਜ਼ੇ 'ਤੇ ਵੀ, ਜੇ ਕੋਈ ਬਾਹਰੋਂ ਆਵੇ ਅੰਦਰ ਨਹੀਂ ਨਿਕਲਣ ਦੇਣਾ ਹੈ। ਉਸ ਵੇਲੇ ਕਹਿੰਦੇ ਇਸ਼ਨਾਨ ਕਰਨ ਲੱਗੀ ਉਹਨੂੰ ਖੜਾ ਕਰਕੇ ਅਤੇ ਇਹਨੇ ਨੂੰ ਕਹਿੰਦੇ ਸ਼ਿਵ ਜੀ ਆ ਗਿਆ ਅਤੇ ਹੁਣ ਖੜਾ ਸੀ ਡੰਡਾ ਲਈ ਅਤੇ ਅੰਦਰ ਨਾ ਬਣ ਦੇਵੇ ਦਰਵਾਜ਼ੇ ਤੋਂ ਅੰਦਰ, ਕਹਿੰਦੇ ਮੇਰੀ ਮਾਂ ਇਸ਼ਨਾਨ ਕਰਦੀ ਅੰਦਰ ਨਹੀਂ ਕੋਈ ਜਾ ਸਕਦਾ। ਕਹਿੰਦਾ ਤੂੰ ਕਿਹੜਾ ਮਾਂ ਵਾਲਾ ਆ ਗਿਆ ਹੋਏ, ਮਾਰਿਆ ਤਰਸੂਲ ਵੱਢਤਾ ਸਰਜਾ। ਜਵੰਦਰ ਜਦੋਂ ਇਸ਼ਨਾਨ ਕਰ ਰਹੀ ਸੀ ਤੇ ਉਸਨੇ ਕਿਹਾ ਵੀ ਪਤੀ ਜੀ ਤੁਹਾਨੂੰ ਕਿਸੇ ਨੇ ਰੋਕਿਆ ਨਹੀਂ? ਕਹਿੰਦੇ ਇੱਕ ਹੈਗਾ ਸੀ ਛੋਕਰਾ ਜਿਹਾ ਡੰਡਾ ਫੜੀ, ਕਹਿੰਦਾ ਮਾਂ ਨਹਾਉਂਦੀ ਹੈ। ਹੁਣ ਇਹ ਕਹਿੰਦੇ ਫਿਰ ਮੈਂ ਤਾਂ ਕਹਿੰਦਾ ਤਸੂਰ ਮਾਰ ਕੇ ਗੱਲ ਵਢਿਆ ਲੱਗ ਗਈ ਸਿਆਪਾ ਕਰਨ ਵੀ ਮੇਰਾ ਤੂੰ ਬੱਚਾ ਮਾਰਤਾ, ਜਾਂ ਤਾਂ ਇਹਨੂੰ ਜਿਉਂਦਾ ਕਰ ਅਤੇ ਨਹੀਂ ਫਿਰ ਮੈਂ ਮਰਦੀ ਹਾਂ। ਫਿਰ ਹੋਰ ਤਾਂ ਕੋਈ ਹੈ ਨਹੀਂ, ਇੱਕ ਹਾਥੀ ਸੀ ਉਹਦਾ ਸਿਰ ਚਾ ਵੱਢ ਕੇ ਉਹਦੇ 'ਤੇ ਦਾਤਾ। ਇਸ ਤਰ੍ਹਾਂ ਇਹ ਜੀ ਸਾਖੀ ਭਾਗਵਤ ਪੁਰਾਣ ਵਿੱਚ ਆਉਂਦੀ ਇਸ ਦੀ। ਇਸ ਤਰ੍ਹਾਂ ਕਹਿੰਦੇ ਜਿਹਦਾ ਮੂੰਹ ਗਣੇਸ਼ ਦਾ ਹਾਥੀ ਦਾ ਲੱਗਿਆ ਉਹ ਗਣੇਸ਼ ਭਗਵਾਨ ਵੀ ਨਾਲ ਇਹਦੇ ਪੁੱਤਰ ਆਏ ਹਨ। ਬ੍ਰਿੰਦ ਵੱਡੇ ਗੁਣ ਸਾਥ ਬਿਰਾਜਤ। ਇਸ ਤਰ੍ਹਾਂ ਕਹਿੰਦੇ ਬਹੁਤ ਹੀ ਜਿਹੜੇ ਗਣ ਗੁਣ ਜੇ ਹੈ ਉਹ ਇਹਦੇ ਨਾਲ ਕਹਿੰਦੇ ਬਿਰਾਜਦੇ, ਬੜੇ ਬੜੇ ਜਿਹੜੇ ਗਣ ਹਨ ਇਹਦੇ ਸਿੱਖ ਸੇਵਕ ਹਨ ਉਹ ਵੀ ਸੋਭਦੇ ਹਨ। ਦੇਖ ਸਰੂਪ ਸਭੈ ਹਰ ਖਾਏ। ਗੁਰੂ ਨਾਨਕ ਸਾਹਿਬ ਦਾ ਸੋਹਣਾ ਸਰੂਪ ਦੇਖ ਦੇਖ ਕੇ ਸ਼ਿਵ ਜੀ ਦੇ ਸਹਿਰ ਸਾਰੇ ਗਣੇਸ਼ ਸ਼ਿਆਮ ਕਾਰਤਕ ਗੁਣ ਗੁਣ ਜੇ ਖੁਸ਼ ਹੋ ਗਏ ਹਨ। ਜੈ ਸੁਖਦਾਇਕ ਜੈ ਸੁਰ ਨਾਇਕ। ਨਾਨਕ ਸਾਹਿਬ ਦੇ ਦਰਸ਼ਨ ਕਰਕੇ ਸਾਰੇ ਗਣੇਸ਼ ਹੋਣੀ ਸ਼ਿਆਮ ਕਾਰ ਤੇ ਸ਼ਿਵ ਜੀ ਹੋਣੀ ਗਣਾ ਦੇ ਕਹਿੰਦੇ ਹੇ ਸੁਖ ਦੇਣ ਵਾਲੇ ਗੁਰੂ ਨਾਨਕ ਤੁਹਾਡੀ ਜੈ ਹੋਵੇ। ਹੇ ਸਾਰੇ 33 ਕਰੋੜ ਦੇਵਤਿਆਂ ਦੇ ਮਾਲਕ ਗੁਰੂ ਨਾਨਕ ਸਾਹਿਬ ਪਰਮੇਸ਼ਰ ਤੁਹਾਡੀ ਜਿੱਤ ਹੋਵੇ, ਜੈ ਹੋਵੇ। ਜੈ ਇਠ ਪਾਇਕ ਵਾਕ ਅਲਾਏ। ਹੇ ਆਪਣੇ ਸਿੱਖ ਸੇਵਕਾਂ ਦੇ ਪਿਆਰੇ ਗੁਰੂ ਨਾਨਕ ਸਾਹਿਬ ਤੁਹਾਡੀ ਜੈ ਹੋਵੇ। ਇਸ ਤਰ੍ਹਾਂ ਦੇ ਬਚਨ ਸ਼ਿਵ ਜੀ ਆਪਣੇ ਸਿੱਖ ਸੇਵਕਾਂ ਸਹਿਤ ਕਹਿ ਰਿਹਾ ਹੈ। ਬੰਦ ਉਭੈ ਕਰ ਬੰਦਤ ਹੈ। ਵਾਰ ਸ਼ਿਵ ਭਗਵਾਨ ਦੋਵੇਂ ਹਰ ਜੁੜ ਕੇ ਮੱਥੇ ਟੇਕ ਰਿਹਾ ਹੈ। ਬਹੁ ਫੁੱਲਾਂ ਕੀ ਵਰਖਾ ਬਰਖਾਏ। ਫੁੱਲਾਂ ਦੀ ਲੈ ਕੇ ਉੱਪਰ ਦੀ ਬਾਰਿਸ਼ ਕਰੀ ਜਾ ਰਿਹਾ ਹੈ। ਹੰਸ ਚੜੇ ਚਤੁਰਾਨਨ ਨਾਰਦ। ਇਸੇ ਤਰ੍ਹਾਂ ਕਹਿੰਦੇ ਹੰਸ ਦੇ ਉੱਪਰ ਚੜੇ ਹੋਏ ਬ੍ਰਹਮਾ ਜੀ ਜੀ ਚਾਰ ਮੁਖਾਂ ਵਾਲੇ ਹਨ ਤੇ ਨਾਲ ਹੀ ਇਹਦੇ ਨਾਰਦ ਪੁੱਤਰ ਜੀ ਹਨ। ਸਾਰਦ ਬੁੱਧ ਬਿਸਾਰਦ ਆਏ। ਜਿਹੜੀ ਸਾਰਦਾ ਦੇਵੀ ਉਹ ਵੀ ਇਸੇ ਤਰ੍ਹਾਂ ਬੁੱਧ ਬਿਸਾਰਦ ਆਏ। ਹੋਰ ਜਿਹੜੇ ਕਹਿੰਦੇ ਚੰਗੀ ਬੁੱਧੀ ਵਾਲੇ ਹਨ ਚਤੁਰ ਲੋਕ ਵੀ ਇਹ ਬ੍ਰਹਮਾ ਦੇ ਨਾਲ ਹੀ ਆਏ ਹਨ, ਜਾਂ ਬ੍ਰਹਮਾ ਵੀ ਚਾਰ ਵੇਦਾਂ ਦਾ ਕਰਤਾ ਹੈ। ਨਾਰਦ ਵੀ 11 ਪ੍ਰਕਾਰ ਦੀ ਭਗਤੀ ਪੰਜ ਰਾਤਰੀ ਗ੍ਰੰਥ ਲਿਖਣ ਵਾਲਾ ਛਤਰ ਹੈ। ਸ੍ਰਸ਼ਟੀ ਵੀ ਕਵਿਤਾ ਦੀ ਦਾਤੀ ਹੈ ਸਾਰਦਾ। ਬੁੱਧੀ ਵਿੱਚ ਜੇ ਛਤਰ ਲੋਕ ਨਹੀਂ ਆਏ ਹਨ ਦਰਸ਼ਨ ਕਰਨ ਲਈ। ਪ੍ਰੇਮ ਭਰੇ ਉਰ ਪ੍ਰੇਮ ਭਰੇ ਉਰ ਬੇਨ ਬਜਾਵਤ। ਇਸੇ ਤਰ੍ਹਾਂ ਪ੍ਰੇਮ ਨਾਲ ਭਰੇ ਹੋਏ ਹਿਰਦੇ ਵਿੱਚ ਬਿਨਾ ਬਜਾਉਂਦੇ ਹੋਏ ਨਾਰਦ ਮੁਨੀ ਜੀ ਸਨਕ ਸਨੰਦ ਹਿਰਦੈ ਹਰ ਖਾਏ। ਬ੍ਰਹਮਾ ਦੇ ਨਾਲ ਕਹਿੰਦੇ ਸਨਕ ਸਨੰਦ ਸਨਾਤਨ ਸੰਤ ਕੁਮਾਰੇ ਦੇ ਚਾਰ ਪੁੱਤਰ ਹਨ, ਹਿਰਦੇ ਵਿੱਚ ਖੁਸ਼ ਹੋਏ ਵੀ ਬ੍ਰਹਮਾ ਨਾਲ ਹੀ ਆਏ ਹਨ। ਕੌਸ਼ਕ ਪ੍ਰਿੰਗ ਵਸਿਸ਼ਟ ਮੁਨੀ। ਇਸ ਤਰ੍ਹਾਂ ਕੌਸ਼ਕ ਰਿਖੀ ਗਾਂਧ ਰਿਖੀ ਦਾ ਪੁੱਤਰ ਵਿਸ਼ਵਾਮਿੱਤਰ ਹੈ। ਉਹ ਵਿਸ਼ਵਾਮਿੱਤਰ ਜਿਹੜਾ ਉਹ ਵੀ ਹੈ ਅਤੇ ਪ੍ਰਿੰਗ ਰਿਖੀ ਹੈ ਰਾਮ ਚੰਦਰ ਦਾ ਜਿਹੜਾ ਗੁਰੂ ਹੈ ਜਿਸਨੇ ਜੋ ਵਸ਼ਿਸ਼ਟ ਦੁਆਰਾ ਰਾਮ ਜੀ ਨੂੰ ਗਿਆਨ ਦਿੱਤਾ ਸੀ। ਉਹ ਵਸ਼ਿਸ਼ਟ ਮੁਨੀ ਜੀ ਵੀ ਆਏ ਹਨ। ਅੰਗਰਾ ਸੋ ਪੁਲਸਤ ਮਹਾ ਸੁਖ ਪਾਏ। ਅੰਗਰਾ ਰਿਖੀ ਜੀ ਪੁਲਸ ਪਲਸ ਰਿਖੀ ਜੀ ਮਹਾਨ ਸੁਖ ਪਾਏ ਆਏ ਹਨ। ਅਤਰ ਅਗਸਤ ਪਰਾਸੁਰ ਬਿਆਸ। ਅਤਰ ਰਿਖੀ ਜੀ ਅਗਸਤ ਰਿਖੀ ਜੀ ਪਰਾਸੁਰ ਰਿਖੀ ਜੀ ਬਿਆਸ ਰਿਖੀ ਜੀ ਸਭੈ ਦਰ ਸਨ ਗੁਰੂ ਸੁਖ ਪਾਏ। ਗੁਰੂ ਮਹਾਰਾਜ ਦੇ ਦਰਸ਼ਨ ਕਰਕੇ ਸਾਰਿਆਂ ਨੇ ਬੜਾ ਸੁਖ ਪਾਇਆ। ਦੋਹਰਾ ਬਾਲਮੀਕ ਆਰ ਰੋਮ ਰਿਖ। ਇਸੇ ਤਰ੍ਹਾਂ ਜਿਸਨੂੰ ਚਿਰੰਗ ਬਾਲਮੀਕ ਕਹਿੰਦੇ ਹਨ ਰਿਖੀ ਉਹ ਵੀ ਜਿਸਨੇ ਰਮਾਇਣ ਲਿਖੀ ਹੈ, ਇਸੇ ਤਰ੍ਹਾਂ ਰੋਮ ਰਿਖੀ ਜਾਣੀ ਲੋਮਸ ਰਿਖੀ ਵੱਡੀ ਉਮਰ ਵਾਲਾ, ਜਿਵੇਂ ਮਾਰਕੰਡਾ ਵੱਡੀ ਉਮਰ ਵਾਲਾ, ਇਸੇ ਤਰ੍ਹਾਂ ਲੋਮ ਰਿਸ਼ੀ ਵੀ ਬਹੁਤ ਵੱਡੀ ਉਮਰ ਵਾਲਾ ਲਿਖੇ ਹੈ। ਇਹ ਵੀ ਜਦੋਂ ਅਪੋਲੋ ਜੀ ਆਉਂਦੀ ਹੈ, ਸਾਰਾ ਸੰਸਾਰ ਖਤਮ ਜਿਹਾ ਹੁੰਦਾ, ਉਦੋਂ ਕਹਿੰਦੇ ਇੱਕ ਲੋਮ ਰੋਮ ਜਿਹਾ ਪੱਟ ਦਿੰਦਾ ਹੈ, ਕਹਿੰਦੇ ਇਹ ਤਾਂ ਮਰਦੇ ਰਹਿੰਦੇ ਹੈ, ਕਿਹੜਾ ਭਜਨ ਜਿਹਾ ਕਰਾਉਂਦਾ ਰਹੇ। ਇਸ ਤਰ੍ਹਾਂ ਕਹਿੰਦੇ ਜਿਹੜੇ ਵੱਡੀ ਉਮਰ ਵਾਲੇ ਲੋਮ ਰਿਖੀ ਜੀ ਹਨ, ਇਹ ਕਾਕ ਪਸੰਡ ਜਿਹੜਾ ਹੈ ਉਹ ਬੜਾ ਭਾਰੀ ਸੁਗਲ ਸਜਾਣ ਆਇਆ ਹੈ। ਬਕਦਾਲਬ ਤੇ ਆਦਿ ਸਭ, ਇਸੇ ਤਰ੍ਹਾਂ ਜਿਹੜਾ ਬਕਦਾਲਬ ਰਿਖੀ ਹੈ, ਜਿਸਨੇ ਆ ਪ੍ਰਾਗਰਾਜ ਕੁੰਭ ਤੇ ਆਏ, ਪ੍ਰਾਗਰਾਜ ਤੇ ਵੀ ਇੱਕ ਮਹੀਨਾ ਮਾਘ ਦੇ ਮਹੀਨੇ ਰਿਖੀ ਮੁਨੀ ਇਕੱਠੇ ਹੋ ਕੇ ਕਥਾ ਕਰਿਆ ਕਰਨ, ਲੋਕ ਇਕੱਠੇ ਹੋ ਕੇ ਇਸ਼ਨਾਨ ਕਰਕੇ ਸੁਣਿਆ ਕਰ, ਮਰਜ਼ਾਦਾ ਜੀ ਤੋਰੀ ਹੈ। ਬਕਦਾਲਬ ਰਿਖੀ ਆਦਿਕ ਵੀ ਸਾਰੇ ਮਹਾਰਾਜ ਦੇ ਦਰਸ਼ਨ ਕਰਨ ਲਈ ਚੱਲ ਕੇ ਆਏ ਹਨ। ਆਏ ਰਿਖੀ ਮਹਾਨ, ਬੜੇ ਬੜੇ ਰਿਖੀ ਜਿੰਨੇ ਸਭ ਦਰਸ਼ਨ ਕਰਨ ਲਈ ਆਏ ਗੁਰੂ ਨਾਨਕ ਸਾਹਿਬ ਜੀ ਦਾ। ਨਾਮ ਦੇਵ ਜੈ ਦੇਵ ਜਨ, ਇਸੇ ਤਰ੍ਹਾਂ ਜਿਹੜੇ ਕੋਈ ਦੁਨੀਆਂ ਵਿੱਚ ਭਗਤ ਹੋਏ, ਭਗਤ ਨਾਮ ਦੇਵ ਜੀ, ਭਗਤ ਜੈ ਦੇਵ ਜੀ, ਧੰਨਾ ਸੈਨ ਕਬੀਰ, ਭਗਤ ਧੰਨਾ ਜੀ, ਭਗਤ ਸੈਨ ਜੀ, ਭਗਤ ਕਬੀਰ ਆਦਿਕ, ਹਿਤ ਦਰਸ਼ਨ ਕੇ ਭਗਤ ਸਭ, ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਈ, ਉਹ 18 ਭਗਤ ਸਾਰੇ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਆਏ। ਗੁਰ ਕੇ ਤੀਰ, ਸਾਰੇ ਕਹਿੰਦੇ ਸਤਿਕਾਰ ਵਜੋਂ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਆਏ ਹਨ। ਸਵਈਆ ਸ਼ੇਸ਼ ਸੁਰੇਸ਼ ਜਲੇਸ਼ ਦਿਨੇਸ਼, ਇਸੇ ਤਰ੍ਹਾਂ ਸ਼ੇਸ਼ ਨਾਗ ਵੀ, ਇੰਦਰ ਦੇਵਤਾ ਵੀ, ਜਲੇਸ਼ ਵਰਨ ਦੇਵਤਾ ਵੀ, ਦਿਨੇਸ਼ਵਰ ਦੇਵਤਾ, ਵਿਸ਼ੇਸ਼ ਧਨੇਸ਼ ਪਿਖੈ ਸੁਖ ਪਾਵੈ, ਚੰਦਰਮਾ ਧਨੇਸ਼ ਕਬੀਰ, ਵੇਖ ਵੇਖ ਕੇ ਸਾਰੇ ਗੁਰੂ ਨਾਨਕ ਸਾਹਿਬ ਨੂੰ ਸੁਖ ਪਾਉਂਦੇ ਹਨ। ਕਿੰਨਰ ਗੰਧਰਵ ਪਾਵਕ ਪੌਣ, ਹੋਰ ਜਿਹੜੇ ਕੋਈ ਦੇਵਤਿਆਂ ਦੇ ਸਾਜ ਵਜਾਉਣ ਵਾਲੇ ਹੈ ਜਾਂ ਅੱਗੇ ਨਿਰਤਕਾਰੀ ਨੱਚਣ ਟੱਪਣ ਵਾਲੇ ਹੈ, ਇਹ ਕਿੰਨਰ ਉਹ ਵੀ ਅਤੇ ਗੰਧਰਵ ਜਿਹੜੇ ਦੇਵਤਿਆਂ ਦੇ ਉਹ ਰਾਗੀ ਹਨ, ਕੀਰਤਨ ਕਰਨ ਵਾਲੇ ਸਭਾ ਵਿੱਚ ਉਹ, ਅਤੇ ਪਾਵ ਅਗਨੀ ਦੇਵਤਾ, ਪੌਣ ਦੇਵਤਾ, ਆਨੰਦ ਭਰੇ ਔਰ ਮੰਗਲ ਗਾਵੇ, ਸਾਰੇ ਹਿਰਦੇ ਵਿੱਚ ਆਨੰਦ ਨਾਲ ਭਰੇ ਹੋਏ ਮਹਾਰਾਜ ਦੇ ਮੰਗਲਾ ਚਾਰ ਗਾਉਂਦੇ, ਖੁਸ਼ੀ ਦੇ ਗੀਤ ਗਾਉਂਦੇ, ਜਸ ਕਰਦੇ ਹਨ। ਦੇਵ ਧਰੋਵਰ ਕੀ ਪੁਸ਼ਪਾਂਜਲ, ਸਾਰਿਆਂ ਨੇ ਕਹਿੰਦੇ ਆਪਣੇ ਹੱਥਾਂ ਦੇ ਵਿੱਚ ਉਹ ਕਲ ਬਿਰਸ਼ ਦੀਆਂ ਕਹਿੰਦੇ ਫੁੱਲਾਂ ਦੀਆਂ ਜਿਹੜੀਆਂ ਬੁੱਕ ਜੇ ਭਰੇ ਹੋਏ ਹਨ। ਜੈ ਮੁਖ ਤੇ ਕਹਿ ਕਹਿ ਭਰ ਖਾਵੇ, ਜੇ ਗੁਰੂ ਨਾਨਕ ਸਾਹਿਬ ਤੁਹਾਡੀ ਜਿੱਤ ਹੋਵੇ, ਤੁਹਾਡੀ ਜਿੱਤ ਹੋਵੇ, ਮੁਖੋਂ ਕਹਿ ਕੇ ਕਲਬਰਿਸ਼ ਦੇ ਫੁੱਲ ਜੇ ਉੱਪਰ ਦੀ ਬਰਸਾਉਂਦੇ, ਸ੍ਰੀ ਸੁਖ ਕੰਦ ਗੋਬਿੰਦ ਮੁਕੰਦ, ਨਾਲ ਕਹਿੰਦੇ ਹੇ ਲਕਸ਼ਮੀ ਨੂੰ ਸੁਖ ਦੇਣ ਵਾਲੇ, ਸੁਖਾਂ ਦੇ ਬੱਦਲ ਰੂਪ ਗੋਬਿੰਦ, ਇੰਦਰੀਆਂ ਦੇ ਪ੍ਰਕਾਸ਼, ਇੰਦਰੀਆਂ ਦੀ ਚੇਸ਼ਟਾ ਕਰਨ, ਧਰਤੀ ਦੀ ਰੱਖਿਆ ਕਰਨ ਵਾਲੇ ਮੁਕਤੀ ਦਾਤੇ, ਪਦਮ ਅਰਬਿੰਦ ਪੂਜੈ ਮਨ ਭਾਵੈ, ਚਰਨਾ ਕਮਲਾਂ ਨੂੰ ਪੂਜਦੇ ਹਨ ਮਨ ਦੇ ਭਾਵ ਨਾਲ, ਮਨ ਦੇ ਪ੍ਰੇਮ ਨਾਲ, ਦੋਹਰਾ ਇੱਕ ਵਿਵਾਨ ਮਨਹਰ ਮਹਾ, ਇਹ ਸਾਰੇ ਦੇਵਤਿਆਂ ਵਿੱਚ ਇੱਕ ਜਿਹੜਾ ਵਿਵਾਨ ਹੈ, ਜਿਹੜਾ ਮਨ ਨੂੰ ਚੁਰਾਉਣ ਵਾਲਾ, ਮਨ ਨੂੰ ਮੋਹਣ ਵਾਲਾ ਹੈ, ਪੁੰਜ ਮਣੀ ਜਿਸ ਭਗਵਾਨ ਨੂੰ ਕਹਿੰਦੇ ਬਹੁਤੀਆਂ ਚੰਗੀਆਂ ਮਣੀਆਂ ਲੱਗੀਆਂ, ਚਮਕ ਦਮਕ ਵਾਲੀਆਂ, ਅਤ ਪ੍ਰਕਾਸ਼ ਸੰਯੁਕਤ ਸੋ, ਐਸਾ ਜਿਹੜਾ ਭਗਵਾਨ ਬਹੁਤ ਪ੍ਰਕਾਸ਼ ਚਾਨਣ ਰੋਸ਼ਨੀ ਦੇ ਸਹਿਤ, ਕੌਣ ਕਹੇ ਸ਼ਬਦਾ, ਉਸ ਭਗਵਾਨ ਦੀ ਕੌਣ ਕੋਈ ਕਵੀ ਛਵੀ ਨੂੰ, ਮਹਿਮਾ ਨੂੰ, ਸੁੰਦਰਤਾ ਨੂੰ ਕਹਿ ਸਕਦਾ ਹੈ। ਚੌਪਈ ਪਾਰਖ ਦੀ ਜਿਸ ਆਏ ਅਗਾਰੀ, ਇਸ ਭਗਵਾਨ ਦੇ ਅੱਗੇ ਅੱਗੇ ਕਹਿੰਦੇ ਜਿਹੜੇ ਪਾਰਖ ਹਨ ਨੂੰ ਵਿਵਾਣ ਨੂੰ ਚੁੱਕਣ ਵਾਲੇ ਵੀ ਨਾਲ ਹੀ ਆ ਰਹੇ ਹਨ। ਚਬਰ ਟੁਰਤ ਹੈ ਵਾਰੰ ਵਾਰੀ, ਵਿਵਾਣ ਦੇ ਉੱਪਰ ਵਾਰੰ ਵਾਰ ਕਹਿੰਦੇ ਸੋਹਣਾ ਚੋਰ ਵੀ ਫਿਰ ਰਿਹਾ। ਜਹਾ ਹੁਤੇ ਬੇਦੀ ਕੁਲ ਦੀਪਾ, ਜਿੱਥੇ ਬੇਦੀਆਂ ਦੇ ਕੁਲ ਦੇ ਪ੍ਰਕਾਸ਼ ਗੁਰੂ ਨਾਨਕ ਸਾਹਿਬ ਜੀ ਸਨ। ਸਥਿਰ ਭਇਓ ਸੁਤਾਹ ਸਮੀਪਾ, ਨੇੜੇ ਜੇ ਆ ਕੇ ਸੋਹਣਾ ਜਿਹੜਾ ਵਿਵਾਣ ਦੇਵਤਿਆਂ ਪਾਰਖ ਦਾ ਸਹਿਦ ਟਿਕ ਗਿਆ। ਨਿਜ ਸਰੂਪ ਤਬ ਸ੍ਰੀ ਪ੍ਰਭ ਧਾਰਾ, ਇੱਧਰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਇੱਧਰ ਆਪਣਾ ਜਿਹੜਾ ਪਹਿਲਾ ਗੁਰੂ ਨਾਨਕ ਸਾਹਿਬ ਦਾ ਸਰੂਪ ਤਬਦੀਲ ਕਰ ਲਿਆ। ਆਪਣਾ ਜਿਹੜਾ ਪਹਿਲਾ ਸਰੀਰ ਹੈ, ਪਹਿਲਾ ਸਰੂਪ ਧਾਰਨ ਕਰ ਲਿਆ ਹੈ। ਚਰਨ ਕੋਕ ਨਦ ਸ਼ੁਭਤ ਅਪਾਰਾ, ਪਹਿਲਾ ਜਿਹੜਾ ਸਰੂਪ ਹੈ ਨਾ ਗੁਰੂ ਨਾਨਕ ਤੋਂ ਪਹਿਲਾ, ਉਹ ਕਹਿੰਦੇ ਚਰਨ ਜਿਵੇਂ ਕਬਲ ਹੁਣ ਕਬਲਾਂ ਵਰਗੇ ਕੂਲੇ ਚਰਨ ਲਾਲੋ ਲਾਲ ਬੜੇ ਸੋਭਦੇ ਹਨ। ਨੂਪਰ ਮਨ ਮੈਂ ਰੁਚਰ ਸੁਹਾਏ, ਇਸ ਤਰ੍ਹਾਂ ਚਰਨਾਂ ਵਿੱਚ ਕਹਿੰਦੇ ਮਣੀਆਂ ਵਾਲੀਆਂ ਝਾਂਜਰਾਂ ਦੀਆਂ ਪੌਂਟੇ ਜੇ ਸੋਭਨੀਕ, ਦੁਆ ਜੰਗਾ ਕਦਲੀ ਸ਼ਬ ਪਾਏ, ਉਹ ਜਿਹੜੀਆਂ ਲੱਤਾਂ ਹਨ ਉਹ ਕਹਿੰਦੇ ਜਿਵੇਂ ਕੇਲੇ ਹੁੰਦੇ ਨਾ ਕੂਲੇ, ਇਸ ਤਰ੍ਹਾਂ ਛਵੀ ਪਾ ਰਹੀਆਂ ਲੱਤਾਂ। ਸੁਧਰ ਘੰਟ ਕਾ ਬਦੀ ਸੁਹਾਵਤ, ਇਸੇ ਤਰ੍ਹਾਂ ਲੱਕ ਨਾਲ ਤਰਾਗੀ ਜੀ ਬੰਨੀ ਹੋਈ ਸੋਭਨੀ ਕੇ ਮਹਾਵਿਸ਼ਨੂੰ ਦਾ ਜਿਹੜਾ ਸਰੂਪ ਦੱਸ ਰਹੇ ਹਨ ਕਵੀ ਜੀ। ਉਧਰ ਸੋ ਤਿਰਵਲੀ ਸ਼ੋਭ ਵਡਾਵਤ, ਪੇੜ ਦੇ ਉੱਪਰ ਕਹਿੰਦੇ ਤਿੰਨ ਬਲ ਜੇ ਆ ਬੜੀ ਸੋਭਾ ਵਧਾ ਰਹੇ ਆ। ਕਾਲਿੰਦਰੀ ਆਵਰਤ ਸੋ ਨਾਭਾ, ਇਸ ਤਰ੍ਹਾਂ ਜਿਵੇਂ ਜਿਮਨਾ ਵਿੱਚ ਆਵਰਤ ਕੀ ਘੁੰਮਣ ਘੇਰੀ ਜੀ ਪੈਂਦੀ ਹੁੰਦੀ ਹੈ, ਇਸ ਤਰ੍ਹਾਂ ਕਹਿੰਦੇ ਉਹ ਨਾਭਾ ਕੀ ਧੁਨੀ ਜੀ ਆ, ਉਹਦੇ ਤੇ ਤਿੰਨ ਬਲ ਘੁੰਮਣ ਘੇਰੀ ਜੀ ਗੋਲ ਮੋਲ ਜੀ ਹੈ। ਪੂਜਾ ਚਾਰ ਯੁੱਤ ਭੂਖਨ ਆਬਾ, ਇਸੇ ਤਰ੍ਹਾਂ ਜਿਹੜੀਆਂ ਸੋਹਣੀਆਂ ਬਾਹਾਂ ਹਨ ਉਹ ਕਹਿੰਦੇ ਗਹਿਣੇ ਪਾਏ ਹੋਏ ਆ, ਉਹਨਾਂ ਦੀ ਬੜੀ ਸੋਭਾ ਹੈ। ਸੰਖ ਚੱਕਰ ਕਰ ਕਮਲਨ ਮਾਹੀ, ਹੱਥਾਂ ਵਿੱਚ ਕਵਲ ਵੀ ਹੈ ਚੱਕਰ ਵੀ ਹੈ ਸੰਖ ਵੀ ਪਕੜਿਆ ਹੋਇਆ। ਗਦਾ ਪਦਮ ਅਤ ਸੁੰਦਰ ਆਹੀ, ਇਸੇ ਤਰ੍ਹਾਂ ਗਦਾ ਸ਼ਸਤਰ ਪਦਮ ਬੜੀ ਸੁੰਦਰਤਾ ਹੈ। ਕੰਕਣ ਅੰਗਦ ਮਨ ਗਚਕਾਰੀ, ਇਸੇ ਤਰ੍ਹਾਂ ਹੱਥਾਂ ਵਿੱਚ ਸੋਨੇ ਦੇ ਕੜੇ ਪਾਏ, ਮੋਢਿਆਂ ਤੇ ਅੰਗਦ ਬੋਟੇ ਪਾਏ ਹੋਏ ਹੈ, ਕੁਛ ਗਹਿਣੇ ਜੇ ਜਿੰਨਾ ਉਹ ਕਹਿੰਦੇ ਮਣੀਆਂ ਜਿਹੜੀਆਂ ਗਚਕਾਰੀ ਕੀਤੀਆਂ ਜੜਤ ਕੀਤੀਆਂ ਲਾਈਆਂ ਹੋਈਆਂ ਹਨ। ਬ੍ਰਿਖਬ ਸਮਾਨ ਕੰਧ ਦੁਆ ਭਾਰੀ, ਉਹ ਕਹਿੰਦੇ ਦੂਜੇ ਸਰੂਪ ਦੇ ਵਿੱਚ ਮਹਾਵਿਸ਼ਨੂੰ ਜਿਹੜੇ ਵੋਢੇ ਆ ਕਹਿੰਦੇ ਜਿਵੇਂ ਮਹਾਨ ਉਹ ਉੱਚੇ ਬਲਦ ਬੰਨਾ ਹੁੰਦੀਆਂ, ਇਸ ਤਰ੍ਹਾਂ ਉੱਚੇ ਮੋਢੇ ਹਨ ਬਲਾਂ ਬੈਲਾਂ ਦੀਆਂ ਬੰਨਾ ਵਾਂਗ। ਉਰ ਆਯੁਤ ਬਨ ਮਾਲ ਸੁਹਾਵਾ, ਹਾਂ ਇਸ ਤਰ੍ਹਾਂ ਛਾਤੀ ਤੇ ਕਹਿੰਦੇ ਜਿਹੜੀ ਉਹ ਬਜੰਤੀ ਮਾਲਾ ਹੈ ਮਹਾਵਿਸ਼ਨੂੰ ਰੂਪ ਦੇ ਵਿੱਚ ਸੋਭਨੀਕ ਹੈ। ਅਧਿਕ ਕੌਂਸਬ ਮਨ ਸ਼ਬ ਪਾਵਾ, ਜਿਹੜੀ ਕੌਸਤਕ ਮਣੀ ਹੈ ਉਹ 14 ਰੁੱਤਾਂ ਵਿੱਚੋਂ ਨਿਕਲੀ ਸਮੁੰਦਰ ਵਿੱਚੋਂ ਬੜੀ ਛਵੀ ਪਾ ਰਹੀ ਹੈ। ਕੰਬ ਗਰੀਬ ਤ੍ਰੈ ਰੇਖ ਬਿਰਾਜਤ, ਜਿਹੜੀ ਗਰਦਨ ਉਸ ਸੰਖ ਵਰ ਰਹੀ ਹੈ ਉਹ ਗਰਦਨ ਦੇ ਉੱਪਰ ਤਿੰਨ ਰੇਖਾਂ ਜਾਂ ਤਿੰਨ ਲਕੀਰਾਂ ਜੀਆਂ ਸੋਭਦੀਆਂ ਹਨ। ਬਦਨ ਬਿਲੋਕ ਚੰਦਰਮਾ ਲਾਜਤ, ਮਹਾਵਿਸ਼ਨੂੰ ਦੇ ਮੁੱਖ ਨੂੰ ਵੇਖ ਵੇਖ ਕੇ ਸੋਹਣੇ ਨੂੰ ਚੰਦਰਮਾ ਵੀ ਸ਼ਰਮਸਾਰ ਹੁੰਦਾ ਹੈ। ਚਿਬਕ ਚਾਰ ਮੁਸਕਿਆਨ ਕਪੋਲਾ, ਹਾਜ਼ਰੀ ਠੋਡੀ ਹੈ ਬੜੀ ਸੋਹਣੀ ਸੁੰਦਰ ਹੈ ਤੇ ਗੱਲਾਂ ਚੋਂ ਕਹਿੰਦੇ ਜਿਹੜਾ ਮੁਸ਼ਕਰਾਉਣਾ ਹੋ ਰਿਹਾ ਸਹਿਜੇ ਥੋੜਾ ਥੋੜਾ ਹੱਸ ਰਹੇ ਹਨ। ਹਾਸਰਮ ਦੁੱਲ ਸ਼ਬ ਹੋਤ ਅਮੋਲਾ, ਇਸੇ ਤਰ੍ਹਾਂ ਜਿਹੜਾ ਹਾਸਾ ਹੈ ਬੜਾ ਕੋਮਲ ਹੈ ਬੜਾ ਅਮੋਲਕ ਹੀ ਹੈ ਸ਼ਰੀ ਵਾਲਾ। ਚਮਕ ਦਸਨ ਕੀ ਰੁਚਰ ਬਿਰਾਜੀ, ਮਹਾਵਿਸ਼ਨੂੰ ਰੂਪ ਦੇ ਵਿੱਚ ਹੱਸਦੇ ਹੈ ਕਹਿੰਦੇ ਦੰਦਾਂ ਦੀ ਜਿਹੜੀ ਚਮਕ ਦਮਕ ਹੈ ਨਾ ਬੜੀ ਸੋਹਣੀ ਸੁੰਦਰ ਸਜ ਰਹੀ ਹੈ ਬਰਾਜ ਰਹੀ। ਸੰਪਟ ਬਿੰਦਰਮ ਹੀਰਨ ਰਾਜੀ, ਮੁਖ ਦੇ ਵਿੱਚ ਜਿਹੜੇ ਦੰਦ ਇਉਂ ਸਜਦੇ ਹੈ ਇਉਂ ਪ੍ਰਤੀਤ ਹੁੰਦੇ ਜਿਵੇਂ ਬਿੰਦਰਮ ਨੂੰ ਮੂੰਗਿਆਂ ਦਾ ਡੱਬਾ ਹੋਵੇ ਤੇ ਮੂੰਗਿਆਂ ਦੇ ਡੱਬਿਆਂ ਵਿੱਚ ਹੀਰੇ ਰੱਖੇ ਹੋਏ ਹੋਣ, ਇਸ ਤਰ੍ਹਾਂ ਕਹਿੰਦੇ ਜਿਹੜਾ ਮੁੱਖ ਹੈ ਉਹ ਤਾਂ ਲਾਲ ਜਿਹਾ ਹੁੰਦਾ ਨਾ ਅੰਦਰੋਂ, ਇਹ ਮੂੰਗਿਆਂ ਦਾ ਡੱਬਾ ਹੈ, ਅਤੇ ਜਿਹੜੇ ਦੰਦ ਹਨ ਉਹ ਜਿਵੇਂ ਹੀਰੇ ਵਿੱਚ ਰੱਖੇ ਹੋਣੇ ਉਹ ਸਜ ਰਹੇ ਹਨ। ਉਨ ਤੋ ਨਾਸਕਾ ਕਾਨਨ ਕੁੰਡਲ, ਕਹਿੰਦੇ ਅਕਾਲ ਪੁਰਖ ਮਹਾਂਪੁਰਸ਼ ਦੀਆਂ ਜਿਹੜੀਆਂ ਨਸਤਾਂ ਹੈ ਉਹ ਉੱਚੀਆਂ ਹਨ, ਭਾ ਨੱਕ ਬਹੁਤ ਤਿੱਖਾ ਹੈ, ਅਤੇ ਕੰਨਾਂ ਵਿੱਚ ਕੁੰਡਲ ਜੇ ਪਾਏ ਹੋਏ। ਸੋਭਾ ਸੁਖ ਦਾ ਅਤ ਸੁਖ ਮੰਡਲ, ਔਰ ਸੋਭਾ ਸੁਖ ਦੇਣ ਵਾਲੀ ਹੈ, ਸੁਖਾਂ ਦਾ ਕਰ ਸੁਖਾਂ ਦਾ ਮੰਡਲ ਅਸਥਾਨ। ਮਨੋ ਕਮਲ ਦਲ ਸੁੰਦਰ ਲੋਚਨ, ਮਨੋ ਕਹਿੰਦੇ ਜਿਵੇਂ ਕਮਲਾਂ ਦੇ ਪੱਤਰ ਵੱਡੇ ਵੱਡੇ ਹੁੰਦੇ, ਇਸ ਤਰ੍ਹਾਂ ਸੋਹਣੇ ਸੁੰਦਰ ਚੌੜੇ ਨੇਤਰ ਹਨ। ਕਿਰਪਾ ਭਰੀ ਚਿਤਵਨ ਦੁਖ ਮੋਚਨ, ਕਿਰਪਾ ਭਰੀ ਤੱਕਣੀ ਹੈ ਜਿੱਧਰ ਤੱਕਦੇ ਆ ਦੁੱਖਾਂ ਨੂੰ ਕੱਟੀ ਜਾ ਰਹੇ ਹੈ। ਧਨਖ ਪ੍ਰਗਟੀ ਮਸਤਕ ਮਸਕਤ ਚਾਰੂ, ਜਿਹੜਾ ਪ੍ਰਵੱਟੇ ਹੈ ਮੱਥੇ ਦੇ ਸੋਹਣੇ, ਕਹਿੰਦੇ ਉਹ ਜਿਵੇਂ ਧਨਖ ਹੁੰਦਾ ਹੈ ਇਸ ਤਰ੍ਹਾਂ ਪ੍ਰਵੱਤੇ ਟੇਢੇ ਜਿਹੇ ਹੈ, ਅਤੇ ਮਸਤਕ ਵੀ ਬੜਾ ਸੋਹਣਾ ਸੁੰਦਰ ਹੈ। ਸਰਕਰੀਟ ਜਿਹ ਪ੍ਰਭਾ ਅਪਾਰੂ, ਸੀਸ ਤੇ ਜਿਹੜਾ ਮੁਕਟ ਸਜਾਇਆ ਹੋਇਆ ਜਿਸਦੀ ਬੇਅੰਤੀ ਸੋਭਾ ਹੈ। ਸ਼ਿਆਮ ਬਰਨ ਜਲਧਰ ਕੀ ਨਿਆਈ, ਕਹਿੰਦੇ ਸ਼ਿਆਮ ਰੰਗ ਹੈ ਬੱਦਲ ਦੀ ਨਿਆਈ, ਜਿਵੇਂ ਬੱਦਲ ਗਜਦਾ ਹੁੰਦਾ ਜਾਂ ਜਿਵੇਂ ਬੱਦਲ ਕਾਲਾ ਹੁੰਦਾ, ਇਸ ਤਰ੍ਹਾਂ ਸ਼ਿਆਮ ਸਰੂਪ ਹੈ। ਬਸਨ ਪ੍ਰੀਤ ਜਨ ਛਟਾ ਸੁਹਾਈ, ਤੇ ਪੀੜੇ ਰੰਗ ਦੇ ਸਾਰੇ ਬਸਤਰ ਪਹਿਨੇ ਮਹਾਂ ਵਿਸ਼ਨੂੰ ਅਕਾਲ ਪੁਰਖ ਨੇ, ਜਿਵੇਂ ਕਹਿੰਦੇ ਬਿਜਲੀ ਬਿਜਲੀ ਹੋਵੇ, ਬਿਜਲੀ ਉਹ ਲਿਸ਼ਕਦੀ ਹੁੰਦੀ ਹੈ ਚਮਕਦੀ, ਇਸ ਤਰ੍ਹਾਂ ਸੋ ਰਹੇ ਹੈ ਪੀੜੇ ਬਸਤਰ ਪਾਏ ਹੋਏ। ਆਪਣੋ ਪਲਟ ਸਰੂਪ ਕਿਰਪਾਲਾ, ਜਲੂ ਕਿਰਪਾਲੂ ਸ੍ਰੀ ਗੁਰੂ ਨਾਨਕ ਨੇ ਆਪਣਾਇਆ ਸਰੂਪ ਜਾ ਬਦਲ ਕੇ, ਚੜੇ ਵਿਵਾਨ ਉਪਰ ਤਤਕਾਲਾ, ਐਸੇ ਕਹਿੰਦੇ ਸਰੂਪ ਵਾਲੇ ਬਣ ਕੇ ਉਹ ਸੋਹਣੇ ਵਿਵਾਨ ਤੇ ਬੜੀ ਛੇਤੀ ਚੜ ਬੈਠੇ। ਤੇ ਛਿੰਨ ਦੋਨੋ ਸੁੱਤ ਚੱਲ ਆਏ, ਚਲੋ ਮਹਾਰਾਜ ਇੱਧਰ ਭਗਵਾਨ ਤੇ ਚੜ ਕੇ ਬੈਠ ਗਿਆ, ਦੇਵਤੇ ਜੈ ਜੈ ਕਰ ਰਹੇ, ਇੱਧਰ ਦੋਵੇਂ ਸਪੁੱਤਰ ਵੀ ਚੱਲ ਕੇ ਆ ਗਏ ਹਨ। ਸੁਣ ਤੋ ਰੌਰ ਹਿਰਦੇ ਬਿਸਮਾਏ, ਰੌਲਾ ਰੱਪਾ ਬਹੁਤ ਪੈ ਰਿਹਾ ਹੈ ਤੇ ਸੁਣ ਕੇ ਬੜੇ ਚਰਚੇ ਹੋ ਰਹੇ ਹਨ। ਵੀਰ ਅਧਿਕ ਜਾਵਨ ਮਗ ਨਾਹੀ, ਇੰਨੀ ਸੰਗਤਾਂ ਦੀ ਭੀੜ ਹੈ ਤੇ ਰਸਤਾ ਨੀ ਕਿਸੇ ਪਾਸੇ ਜਾਣ ਦਾ ਦਿਸ ਰਿਹਾ ਹੈ। ਦੁਸ਼ਤਰ ਹੋਇਆ ਪਹੁੰਚੇ ਪ੍ਰਭ ਪਾਹੀ, ਬਹੁਤ ਔਖੇ ਜੇ ਹੋ ਕੇ ਅਖੀਰ ਨੂੰ ਗੁਰੂ ਨਾਨਕ ਸਾਹਿਬ ਦਾ ਜਿੱਥੇ ਸਰੀਰ ਪਿਆ ਉੱਥੇ ਜਾ ਪਾਸ ਪਹੁੰਚੇ ਹਨ। ਦੇਖ ਸੁਲੱਖਣੀ ਸੁੱਤ ਸੌ ਭਾਖੀ, ਉਸ ਵੇਲੇ ਮਾਂ ਸੁਲੱਖਣੀ ਨੇ ਦੇਖਿਆ ਤੇ ਦੇਖ ਕੇ ਸਪੁੱਤਰਾਂ ਦੇ ਸਾਥ ਬਚਨ ਕਿਹਾ, ਪੂਰਬ ਕਿਉਂ ਨਾ ਆਏ ਅਸ ਕਾਂਖੀ, ਮੇਰੇ ਪਿਤਾ ਦੇ ਦਰਸ਼ਨ ਤੁਸੀਂ ਕਰਨੇ ਸੀ, ਸ਼ੀਸ਼ਾ ਰੱਖਦੇ ਪਹਿਲਾਂ ਕਿਉਂ ਨਾ ਚੱਲ ਕੇ ਆਏ। ਰਹੇ ਬੁਲਾਏ ਪਠੇ ਦੋ ਵਾਰੀ, ਦੇਖੋ ਦੋ ਵਾਰੀ ਮਹਾਰਾਜ ਨੇ ਤੁਹਾਡੇ ਕੋਲ ਭੇਜਿਆ, ਪਹਿਲਾਂ ਸੱਤਵੀਂ ਵਾਲੇ ਦਿਨ, ਹੁਣ ਦਸਵੀਂ ਵਾਲੇ ਚਿੱਤ ਨੂੰ ਭੇਜਿਆ, ਤੁਹਾਨੂੰ ਦੋ ਵਾਰੀ ਬੁਲਾਇਆ ਸੀ, ਤੁਸੀਂ ਨਹੀਂ ਆਏ ਹੋ। ਆਏ ਨਹੀਂ ਨਨੀਕ ਵਿਚਾਰੀ, ਇਹ ਪੁੱਤਰੋ ਇਹ ਤੁਸੀਂ ਚੰਗੀ ਗੱਲ ਨੀ ਸੋਚੀ, ਵਿਚਾਰੀ ਕਿਉਂ ਨਹੀਂ ਆਏ ਜਦੋਂ ਪਿਤਾ ਨੇ ਤੁਹਾਨੂੰ ਪਹਿਲਾਂ ਸੱਤਵੀਂ ਜਾਂ ਦਸਵੀਂ ਨੂੰ ਬੁਲਾਇਆ ਸੀ। ਪਿੱਛੇ ਆਏ ਰਹੋ ਪਛਤਾਈ, ਹੁਣ ਜੋਤੀ ਜੋਤ ਸਮਾ ਗਏ, ਬਾਅਦ ਵਿੱਚ ਆ ਗਏ, ਹੁਣ ਤੁਸੀਂ ਪਛਤਾਵਾ ਕਰਦੇ ਰਹੋ। ਅਬ ਤਾਂ ਗਏ ਸਮਾਏ ਗੁਸਾਈ, ਕਿ ਸ੍ਰੀ ਚੰਦ ਲਖਮੀ ਦਾਸ, ਹੁਣ ਤਾਂ ਤੁਹਾਡੇ ਪਿਤਾ ਜੀ ਸਮਾ ਗਏ, ਸ੍ਰੀ ਜੀ ਛੱਡ ਗਏ। ਸ੍ਰੀ ਚੰਦ ਸੁਣ ਲਖਮੀ ਦਾਸ, ਉਸ ਵੇਲੇ ਮਾਤਾ ਸੁਲੱਖਣੀ ਤੋਂ ਸੁਣ ਕੇ ਸ੍ਰੀ ਚੰਦ ਤੇ ਲਖਮੀ ਦਾਸ ਨੇ ਬਿਸਮੈ ਹੋਇ ਭਏ ਦਰਸ਼ਨ ਰਾਸ, ਉਸ ਵੇਲੇ ਬਸ਼ੇਸ਼ਰ ਜੇ ਹੱਕੇ ਵਕੇ ਹੋਏ ਵੀ ਦਰਸ਼ਨ ਕਰਨੇ ਸੀ, ਦਰਸ਼ਨਾਂ ਵੱਲੋਂ ਨਰਾਸਤੇ ਜੇ ਹੋ ਗਏ ਹਨ। ਆਪਣੋ ਦੋਸ਼ ਜਾਣ ਪਛਤਾਏ, ਇਹ ਸਾਡਾ ਗੁਨਾਹ ਹੈ, ਦੇਖੋ ਪਿਤਾ ਜੀ ਨੇ ਪਹਿਲਾਂ ਵੀ ਸੇਵਕ ਨੂੰ ਭੇਜਿਆ, ਫਿਰ ਦੂਜੀ ਵੇਰ ਭੇਜਿਆ, ਫਿਰ ਤੀਜੀ ਵੇਰ ਹੁਣ ਮਾਂ ਨੇ ਕਹਿ ਕੇ ਭੇਜਿਆ, ਦੋਸਤ ਸਾਡਾ ਹੀ, ਅਸੀਂ ਨੀ ਆਏ ਹਨ ਤੇ ਬਹੁਤ ਪਛਤਾਉਂਦੇ ਹਨ। ਕਬ ਸੰਤੋਖ ਸਿੰਘ ਸ਼ਰਧਾ ਪਾਏ, ਸੰਤੋਖ ਸਿੰਘ ਜੀ ਕਹਿੰਦੇ ਜਦੋਂ ਫਿਰ ਹੁਣ ਇੱਥੇ ਆਏ ਹਨ ਤੇ ਮਹਾਰਾਜ ਨੂੰ ਦੇਖਿਆ ਵੀ ਇਹ ਤਾਂ ਸੱਚਖੰਡ ਗਮਨ ਕਰ ਰਹੇ ਹੈ, ਫਿਰ ਅੰਦਰ ਕਹਿੰਦੇ ਸ਼ਰਧਾ ਇਹਨਾਂ ਨੇ ਲੈ ਆਉਂਦੀ ਹੈ, ਤੇ ਸ਼ਰਧਾ ਸਹਿਤ ਹੋ ਗਏ। ਇਸ ਤਰ੍ਹਾਂ ਜਿਵੇਂ ਫਿਰ ਉਹ ਸ਼ਰਧਾ ਲਿਆ ਕੇ ਇਹਨਾਂ ਨੇ ਮਹਾਰਾਜ ਅੱਗੇ ਹੱਥ ਜੋੜ ਕੇ ਬੇਨਤੀਆਂ ਕੀਤੀਆਂ ਕਿ ਮਹਾਰਾਜ ਪਰਮੇਸ਼ਰ ਦਾ ਰੱਬ ਦਾ ਵਾਸਤਾ ਹੈ, ਪਰਮੇਸ਼ਰ ਦੀ ਸਾਹ ਲੱਗੇ ਜੇ ਮਹਾਰਾਜ ਸਾਨੂੰ ਦਰਸ਼ਨ ਦਿੱਤੇ ਬਗੈਰ ਸਾਡੇ ਨਾਲ ਬਚਨਾ ਬਿਲਾਸ ਕੀਤੇ ਬਗੈਰ ਜਾਓ। ਉਹ ਅਰਦਾਸ ਬੇਨਤੀ ਕਰਨ ਨਾਲ ਫਿਰ ਗੁਰੂ ਨਾਨਕ ਸਾਹਿਬ ਜੀ ਉੱਠ ਕੇ ਬੈਠ ਗਏ ਸਨ, ਕਿਉਂਕਿ ਉਹ ਸਾਡੇ ਵਰਗੇ ਥੋੜ੍ਹਾ ਸਨ ਵੀ ਜਿਵੇਂ ਅਸੀਂ ਮਰਜੀਏ ਤਾਂ ਮੁੜ ਕੇ ਨਹੀਂ ਨਾ ਉੱਠ ਕੇ ਬੈਠਦੇ। ਇਹ ਤਾਂ ਗੁਰਬਾਣੀ ਵਿੱਚ ਲਿਖਿਆ, ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਉਹ ਅਵਿਨਾਸ਼ੀ ਪੁਰਖ ਹੈ ਸਭ ਮੈਂ ਰਿਹਾ ਸਮਾਏ। ਕਿ ਸਤਿਗੁਰੂ ਮੇਰਾ ਉਹ ਤਾਂ ਸਦਾ ਸਦਾ ਹੀ ਹੈ, ਉਹਦੇ ਵਿੱਚ ਆਉਣ ਜਾਣਾ ਨਹੀਂ ਹੈ। ਉਹ ਅਵਿਨਾਸ਼ੀ ਪੁਰਖ ਹੈ, ਅਵਿਨਾਸ਼ੀ ਪੁਰਖ ਹੋਣ ਕਰਕੇ ਸਾਰਿਆਂ ਵਿੱਚ ਹੀ ਸਮਾ ਰਹੇ। ਇਹ ਤਾਂ ਜਦੋਂ ਉਹ ਦਰਸ਼ਨ ਦੇਣ ਲੱਗ ਪੈਂਦੇ ਉਸ ਵੇਲੇ ਅਸੀਂ ਕਹਿੰਦੇ ਮਹਾਰਾਜ ਆ ਗਏ, ਜਦੋਂ ਸਾਨੂੰ ਉਹਨਾਂ ਦੇ ਦਰਸ਼ਨ ਹੋਣੋਂ ਹਟ ਜਾਂਦੇ ਅਸੀਂ ਕਹਿੰਦੇ ਚਲੇ ਗਏ। ਹੋਰ ਸਤਿਗੁਰੂ ਵਿੱਚ ਆਉਣਾ ਜਾਣਾ ਨਹੀਂ ਹੈ, ਕਿਉਂਕਿ ਸਤਿਗੁਰੂ ਪਰਮੇਸ਼ਰ ਰੂਪ ਹੈ। ਇਸ ਤਰ੍ਹਾਂ ਇਹ ਜਦੋਂ ਆਏ ਹਨ, ਅਰਦਾਸ ਬੇਨਤੀ ਕੀਤੀ ਅਤੇ ਦੋ ਘੜੀਆਂ ਮਹਾਰਾਜ ਜ਼ਰੂਰ ਦਰਸ਼ਨ ਦਿਓ, ਦੋ ਘੜੀਆਂ ਸਾਡੇ ਨਾਲ ਜ਼ਰੂਰ ਵਚਨ ਵਿਲਾਸ ਕਰਕੇ ਜਾਓ। ਜਿਵੇਂ ਰੱਬ ਦਾ ਵਾਸਤਾ, ਰੱਬ ਦੀ ਕਸਮ ਖਾਧੀ ਕਵਾਈ ਹੈ, ਉਹਨੂੰ ਬੇਨਤੀ ਨੂੰ ਪ੍ਰਵਾਨ ਮਹਾਰਾਜ ਨੇ ਕਰ ਲਿਆ ਸੀ। ਜਿਵੇਂ ਇਹਨਾਂ ਨਾਲ ਵਚਨ ਵਿਲਾਸ ਕੀਤੇ ਸਨ, ਉਹ ਪ੍ਰਸੰਗ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਪੜ੍ਹ ਲਾਂਗੇ। ਥੋੜਾ ਸਮਾਂ ਰਹਿੰਦਾ ਜਿੱਥੇ ਸਮਾਪਤੀ ਹੈ ਜੀ। ਸ੍ਰੀ ਚੰਦ ਸੁਨ ਲਖਮੀ ਦਾਸ, ਬਿਸਮੈ ਹੋਇ ਭੈ ਦਰਸ ਨਿਰਾਸ, ਅਪਨੋ ਦੋਸ਼ ਜਾਨ ਪਛੁਤਾਏ, ਕਵ ਸੰਤੋਖ ਸਿੰਘ ਸ਼ਰਧਾ ਪਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਚਤ ਹੈ ਪਾਰ ਅਵਨਾਸੀ ਅਗਨਾਸ, ਹੇ ਪੂਰਨ ਹੈ ਸਰਬ ਮੈਂ ਦੁਖ ਭੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ, ਜੰ ਕੇ ਸਦਾ ਭਵੇ। ਹੇ ਅਪਰੰਪਰ ਹਰ ਹਰੇ, ਹੈ ਪੀ ਹੋਵਨ ਹਾਰ, ਹੇ ਸੰਤਾਂ ਕੈ ਸਦਾ ਸੰਗ, ਨਿਧਾਰਾਇਆ ਧਾਰ। ਹੇ ਠਾਕੁਰ ਹਾਂ ਦਾਸ ਰੋ, ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ, ਰੱਖੋ ਹੀ ਪਰੋ। ਆਏ ਪ੍ਰਭ ਸ਼ਰਨਾਗਤੀ, ਕਿਰਪਾ ਨਿਧ ਦਿਆਲ, ਏਕ ਅਖਰ ਹਰ ਮਨ ਵਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਤਰੇ ਪਾਰ, ਜੋ ਸਰਦਾ ਕਰ ਸੇਵਨ ਦੇ, ਗੁਰੂ ਪਾਰੇ ਉਤਾਰਨ ਹਾਰ, ਜੋ ਸਰਦਾ ਕਰ ਸੇਵਨ ਦੇ,